ਸਾਹਿਬ ਜੀਓ, ਗੁਰ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜਿਤੇ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋ ਵਾਹਿਗੁਰੂ ਸਾਹਿਬ ਜੀਓ ਚੌਪਈ ਅਚਰਜ ਹੋਇ ਕਰ ਤਬੈ ਉਬਾਰਾ ਬਿਨਾ ਕਹੇ ਜਾਣੈ ਸਭ ਸਾਰਾ ਸਰਬ ਹਕੀਕਤ ਜਾਣਹੁ ਸੁਆਮੀ ਕਿਆ ਬੂਝਹੁ ਮੁਝ ਅੰਤਰ ਜਾਮੀ ਅਚਰਜ ਹੋਇ ਕਰ ਤਬੈ ਉਬਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਗੁਰੂ ਮਹਾਰਾਜ ਜੀ ਦੀ ਅਪਾਰੀ ਅਪਾਰ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਹੀ ਮਹਾਨ ਹੀ ਮਹਾਨ ਸੁੰਦਰ ਜੀਵਾਨ ਸਜਰੇ ਹੈ ਯੁਗੋ ਯੁਗ ਅਟਲ ਕੁਰਤਾ ਗਤੀ ਦੇ ਮਾਲਕ ਪ੍ਰਤੱਖ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਕਾਸ਼ ਸੇਵਾ ਦੇ ਨਾਲ ਹੀ ਗੁਰਬਾਣੀ ਦਾ ਪਾਠ ਜਾਪ ਗ੍ਰੰਥ ਸ੍ਰੀ ਸਾਹਿਬਾਨ ਦੀ ਰਚਨਾ ਰਾਹੀਂ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਚੱਲ ਰਿਹਾ ਹੈ। ਆਪਾਂ ਰਲ ਮਿਲ ਕੇ ਸੰਗਤ ਰੂਪ ਵਿੱਚ ਜੁੜ ਕੇ ਪੜ੍ਹ ਸੁਣ ਕੇ ਲਾਹੇ ਹਾਸਲ ਕਰ ਰਹੇ ਹਾਂ। ਜਿਸ ਤਰ੍ਹਾਂ ਮਾਲੋ ਸੇਖ ਦੇ ਰਾਹੀਂ ਇਹ ਅਵਾਰੇ ਖਾਨ ਨਿਹਾਲ ਹੋਇਆ, ਇਹਨੂੰ ਰੰਗ ਲੱਗਿਆ ਅਤੇ ਗੁਰੂ ਮਹਾਰਾਜ ਜੀ ਦਰਗਾਹੇ ਪ੍ਰਵਾਨ ਹੋਇਆ। ਇਸੇ ਤਰ੍ਹਾਂ ਇੱਕ ਅਦਰੇ ਖਾਂ ਜਾਂ ਅਬਦੁਲ ਰਹਿਮਾਨ ਵੀ ਫਕੀਰ ਸੀ, ਡਾਕਟਰ ਵੀਰ ਸਿੰਘ ਜੀ ਨੇ ਹੇਠਾਂ ਟਿੱਪਣੀ ਦੇ ਦਿੱਤੀ ਹੈ। ਉਹ ਚਰਖੜੀ ਦਾ ਚਿੰਨ੍ਹ ਜਾ ਲੱਗ ਕੇ ਦਰਸਾਇਆ ਇੱਕ ਰੱਤਰ ਛੱਤਰ ਪਿੰਡ ਹੈ, ਉੱਥੇ ਇਹਨਾਂ ਦੀ ਗੱਦੀ ਅਬਦੁਲ ਰਹਿਮਾਨ ਫਕੀਰ ਦੀ ਹੁਣ ਵੀ ਚੱਲਦੀ ਹੈ, ਸੁਣੀ ਜਾਂਦੀ ਹੈ। ਇਹ ਰੱਤਰ ਛੱਤਰ ਪਿੰਡ ਵਿੱਚ ਰਹਿੰਦਾ ਸੀ ਜਾਣੀ ਭਾਵੇਂ ਇੱਥੇ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚ ਨਾਮ ਨਹੀਂ ਆਇਆ ਹੈ। ਭਾਈ ਵੀਰ ਸਿੰਘ ਜੀ ਨੇ ਖੋਜ ਕਰਕੇ ਉਹ ਕੇ ਹੇਠਾਂ ਚਰਖੀ ਲਾ ਕੇ ਇਹਦਾ ਜਿੱਥੇ ਗੱਦੀ ਨਿਸ਼ੀਨ ਸੀ ਗੱਦੀ 'ਤੇ ਬੈਠਾ ਸੀ ਰਹਿ ਰਿਹਾ ਸੀ ਉਹ ਇਸ ਤਰ੍ਹਾਂ ਹੀ ਦੇ ਦਿੱਤਾ ਹੈ। ਅਤੇ ਇਹਦੇ ਕੋਲ ਉਭਾਰੇ ਖਾਨ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮਹਾਨ ਸਿਫਤ ਸ਼ਲਾਘਾ ਕਰ ਦਿੱਤੀ। ਅਤੇ ਈਰਖਾ ਵੀ ਸੜਿਆ ਮੱਚਿਆ, ਕਹਿਣ ਲੱਗਿਆ ਮੈਂ ਗੁਰੂ ਨਾਨਕ ਸਾਹਿਬ ਨੂੰ ਜਾਣਦਾ ਹਾਂ ਅਤੇ ਜਿਹਦੇ ਕਰਕੇ ਮੈਂ ਗਿਆ ਅਤੇ ਮੈਂ ਉਹਨਾਂ ਨੂੰ ਉੱਥੋਂ ਉਠਾ ਕੇ ਦੂਰ ਕਰ ਦਿਆਂਗਾ। ਭਾਵ ਆਪਣੀ ਸਿੱਖੀ ਸੇਵਕੀ ਦਾ ਇਹਨੂੰ ਮਾਣ ਜਿਹਾ ਸੀ, ਕਿਉਂਕਿ ਕਈ ਵਾਰੀ ਐਸਾ ਹੋ ਹੀ ਜਾਂਦਾ ਥੋੜ੍ਹੀ ਬਹੁਤੀ ਜਦੋਂ ਇਹ ਮਨੁੱਖ ਦੀ ਸਿੱਖੀ ਸੇਵਕੀ ਚੱਲ ਜਾਏ, ਕੋਟੀ ਚੁਆਨੀ ਚੱਲ ਜਾਏ, ਹੋਵੇ ਭਾਵੇਂ ਕੁਛ ਨਾ ਕੋਲ, ਪਰ ਫਿਰ ਵੀ ਇਹ ਬੜਾ ਮੋਟਾ ਫੜ ਜੀ ਮਾਰਦਾ ਹੀ ਹੁੰਦਾ ਹੈ। ਉਹ ਫੜ ਜੀ ਮਾਰ ਬੈਠਾ ਹੈ, ਮੈਂ ਕਿਤੇ ਗਿਆ ਤਾਂ ਮੈਂ ਉਹਨਾਂ ਨੂੰ ਉੱਥੋਂ ਉਠਾ ਦਿਆਂਗਾ। ਪਰ ਉਭਾਰੇ ਖਾਨ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ, ਕਹਿੰਦਾ ਵੀ ਜਿਹੜਾ ਹੋਊ ਖੁਦਾ ਖੁਦਾ ਨੂੰ ਕਿਵੇਂ ਉਠਾਊਗਾ, ਜੇ ਤਾਂ ਮਨੁੱਖ ਹੋਵੇ ਫਿਰ ਤਾਂ ਚਲੋ ਤੂੰ ਉਠਾ ਸਕਦਾ ਹੈ, ਤੱਕ ਸਕਦਾ ਹੈ, ਰੱਬ ਨੂੰ ਕਿਵੇਂ ਕੋਈ ਉਠਾ ਦੋ ਕਿਤੇ ਬੈਠੇ ਨਾ। ਗੁਰੂ ਨਾਨਕ ਸਾਹਿਬ ਰੱਬ ਹੈ ਖੁਦਾ ਹੈ, ਉਹ ਕਰਤਾਰਪੁਰ ਵਿੱਚ ਬੈਠ ਰਹੇ, ਤੂੰ ਕਿਉਂ ਹੋਣਾ ਜਿਹੜਾ ਉਹਨਾਂ ਨੂੰ ਉਠਾ ਦੇਗਾ। ਮੈਂ ਤੈਨੂੰ ਸਪਸ਼ਟ ਕਹਿੰਦਾ ਉਠਾਉਣਾ ਤਾਂ ਕਿਤੇ ਰਹਿ ਗਿਆ, ਜਦੋਂ ਕਿਤੇ ਉਹਨਾਂ ਨੂੰ ਮਿਲਿਆ ਜੁੜਿਆ ਤੇ ਤੂੰ ਆਪੇ ਮੱਥੇ ਟੇਕੇਗਾ, ਆਪੇ ਝੁਕੇਗਾ ਉਹਨਾਂ ਦੇ ਅੱਗੇ। ਇਹ ਨੇ ਫਿਰ ਵੀ ਈਰਖਾਵੇ ਸੜੇ ਮੱਚੇ ਨੇ, ਗੁਰੂ ਨਾਨਕ ਸਾਹਿਬ ਨੂੰ ਬਹੁਤ ਮਾੜੇ ਤੇ ਮਾੜੇ ਲਫ਼ਜ਼ ਵਰਤੇ। ਇਧਰ ਗੁਰੂ ਨਾਨਕ ਸਾਹਿਬ ਸਭ ਕੁਝ ਜਾਣਨ ਵਾਲੇ ਅੰਤਰਜਾਮੀ ਹੈ। ਜਦੋਂ ਵਾਰੇ ਖਾਂ ਮਹਾਰਾਜ ਦੇ ਦਰਸ਼ਨ ਕਰਨ ਲਈ ਚੱਲ ਕੇ ਆਇਆ ਤੇ ਗੁਰੂ ਮਹਾਰਾਜ ਵਾਸਤੇ ਬੜਾ ਸੋਹਣਾ ਉਹ 1617 ਵਾਲਾ ਬਹੁਤ ਬਰੀਕ ਸੂਤ ਦਾ ਬਣਿਆ ਹੋਇਆ ਜਿਹੜਾ ਬਸਤਰ ਹੈ ਉਹ 16 ਗਜ ਲੈ ਕੇ ਮਹਾਰਾਜ ਅੱਗੇ ਆਇਆ, ਭੇਟਾ ਕਰਕੇ ਕਹਿਣ ਲੱਗਿਆ ਮਹਾਰਾਜ ਇਹ ਪਹਿਨੋ। ਗੁਰੂ ਮਹਾਰਾਜ ਕਹਿਣ ਲੱਗੇ ਇਹੋ ਜਿਹੇ ਕੀਮਤੀ ਕੱਪੜੇ ਤਾਂ ਰਾਜੇ ਮਹਾਰਾਜੇ ਪਾਉਂਦੇ ਹੁੰਦੇ, ਅਸੀਂ ਤਾਂ ਫਕੀਰ ਹਾਂ, ਸਾਨੂੰ ਨਹੀਂ ਇਹ ਸੋਭਦਾ ਹੈ। ਅਤੇ ਉਸ ਵੇਲੇ ਕਹਿਣ ਲੱਗਿਆ ਮਹਾਰਾਜ ਮੈਨੂੰ ਮਾਰੋ ਨਾ। ਮਹਾਰਾਜ ਕਹਿੰਦੇ ਨਹੀਂ ਅਸੀਂ ਮਾਰਦੇ ਤਾਂ ਨਹੀਂ। ਕਹਿੰਦੇ ਮਹਾਰਾਜ ਜੇ ਤੱਕ ਇਹ ਮੇਰਾ ਵਸਤਰ ਪਹਿਨ ਲਓਗੇ ਫਿਰ ਤਾਂ ਸਮਝੋ ਮੈਨੂੰ ਤੁਸੀਂ ਜਿਉਂਦਾ ਰੱਖ ਰਹੇ ਹੋ। ਇਹ ਮੇਰਾ ਲਿਆਂਦਾ ਹੋਇਆ ਵਸਤਰ ਆਪ ਜੀ ਨੇ ਕਬੂਲ ਨਾ ਸਮਝਿਆ ਕੀਤਾ ਤੇ ਮੈਂ ਸਮਝਾ ਕਿ ਮੈਂ ਤਾਂ ਮਾਰਤਾ। ਉਹ ਅੰਦਰਲਾ ਪ੍ਰੇਮ ਪਿਆਰ ਦੇਖ ਕੇ ਫਿਰ ਮਹਾਰਾਜ ਕਹਿੰਦੇ ਚੰਗਾ ਵੀ ਦਰਜੀ ਸਿੰਘ ਨੂੰ ਬੁਲਾ ਲਾ, ਸਿੱਖ ਨੂੰ ਬੁਲਾ ਲਾ, ਆਵਾਜ਼ ਆਏਗਾ ਤੇ ਤੇਰਾ ਪ੍ਰੇਮ ਪਿਆਰ ਕਰ ਦਿੰਦੇ ਪੂਰਾ। ਉਹ ਸੀਵਣ ਵਾਲਾ ਆ ਗਿਆ ਹੈ। ਉਸ ਵੇਲੇ ਹੁਕਮ ਹੋਇਆ ਵੀ ਇਹਦੇ 2 ਚਾਦਰੇ ਜੇ ਬਣਾ ਦੇ, ਉਹਦੇ ਵਿੱਚ ਉਹਨੂੰ ਸੋਨੇ ਦੀਆਂ ਤਾਰਾਂ ਜਿਹੀਆਂ ਕੱਢੀਆਂ, ਚਮਕਦਾ ਤੁਮਕਦਾ ਸੀ ਕੱਪੜਾ ਜਿਹਾ। ਜਦੋਂ ਚਾਦਰੇ ਬਣਾ ਕੇ ਮਹਾਰਾਜ ਨੇ ਦੋਹਾਂ ਦੀ ਬੁੱਕਣ ਜੀ ਮਾਰ ਲਈ, ਬਹੁਤ ਸਜ ਗਏ, ਇਹ ਬਹੁਤ ਖੁਸ਼ ਹੋਇਆ। ਕਹਿਣ ਲੱਗਿਆ ਮਹਾਰਾਜ ਹੋਰ ਮੈਂ ਸਮਝਦਾ ਹਾਂ ਵੀ ਮੈਂ ਬਖਸ਼ਿਆ ਗਿਆ ਹਾਂ, ਮੇਰੇ 'ਤੇ ਕਿਰਪਾ ਹੋ ਗਈ ਹੈ। ਇਸ ਤਰ੍ਹਾਂ ਪ੍ਰੇਮ ਪਿਆਰ ਦੇ ਬਚਨ ਕਰ ਰਿਹਾ ਸੀ ਅਤੇ ਗੁਰੂ ਮਹਾਰਾਜ ਜੀ ਨੇ ਆਪ ਹੀ ਇਹਨੂੰ ਉਭਾਰੇ ਖਾਨ ਨੂੰ ਪੁੱਛਿਆ ਵੀ ਉਹ ਅਬਦੁਲ ਰਹਿਮਾਨ ਫਕੀਰ ਕੀ ਕਹਿੰਦਾ ਸੀ, ਕੀ ਕੁਝ ਬੋਲਦਾ ਸੀ ਸਾਡੇ ਸੰਬੰਧ ਵਿੱਚ। ਅਤੇ ਜਿਵੇਂ ਉਭਾਰੇ ਖਾਨ ਨੇ ਮਹਾਰਾਜ ਦੇ ਵਾਰ ਵਾਰ ਕਹਿਣ ਤੋਂ ਇਹਦੇ ਸੰਬੰਧੀ ਵਾਕ ਵੀ ਦਿੱਤੀ ਕਿ ਮਹਾਰਾਜ ਤੁਹਾਡੇ ਸੰਬੰਧ ਵਿੱਚ ਆ ਉੱਟ ਪੁੱਟ ਬੋਲਦਾ ਸੀ, ਅਤੇ ਤੁਸੀਂ ਜਾਣੋ ਉਹ ਜਾਣਨ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਫਿਰ ਆਪ ਹੀ ਗਏ ਦੀ ਫੂਕ ਜੀ ਕੱਢਣ ਵਾਸਤੇ, ਕਾਰਜਾਂ ਤੋੜਨ ਵਾਸਤੇ। ਉਹ ਜਿਵੇਂ ਅਬਦੁਲ ਰਹਿਮਾਨ ਫਕੀਰ ਨੂੰ ਸਿੱਧੇ ਰਸਤੇ ਪਾਇਆ, ਭਾਵ ਭਗਤੀ ਵਾਲੇ ਬਣਾਈ, ਈਰਖਾ ਦਵੈਸ਼ ਤੋਂ ਬਾਹਰ ਕੱਢਿਆ, ਅਸਲੀ ਸਹੀ ਮਿਹਨਾਂ ਵਿੱਚ ਫਕੀਰ ਬਣਾਇਆ। ਉਹ ਪ੍ਰਸੰਗ ਅੱਜ ਆ ਰਿਹਾ ਇਸ ਦਾ। ਜਿਵੇਂ ਵੀ ਆਉਂਦਾ ਸੀ ਮਨ ਲਾ ਕੇ ਸੁਣੀਏ ਜੀ। ਅਚਰਜ ਹੋਇ ਕਰ ਤਬੈ ਉਬਾਰਾ। ਗੁਰੂ ਮਹਾਰਾਜ ਜੀ ਨੇ ਉਬਾਰੇ ਖਾਂ ਨੂੰ ਪੁੱਛਿਆ ਵੀ ਅਬਦੁਲ ਰਹਿਮਾਨ ਫਕੀਰ ਸਾਡੇ ਸੰਬੰਧ ਵਿੱਚ ਕੀ ਬੋਲਦਾ ਸੀ। ਉਸ ਵੇਲੇ ਜਿਹੜਾ ਉਬਾਰੇ ਖਾਨ ਹੈ, ਉਬਾਰਾ ਤੋਂ ਇਹੋ ਜਿਹਾ ਸੁਣ ਕੇ ਬੜਾ ਚਰਜਿਆ ਹੋਇਆ ਵੀ ਮਹਾਰਾਜ ਨੂੰ ਕਿਵੇਂ ਪਤਾ ਚੱਲ ਗਿਆ ਹੈ ਵੀ ਅਬਦੁਲ ਰਹਿਮਾਨ ਪੁੱਠਾ ਸਿੱਧਾ ਬੋਲਦਾ ਹੈ। ਬਿਨਾਂ ਕਹੇ ਜਾਣੈ ਸਭ ਸਾਰਾ। ਮੇਰੇ ਬਿਨਾਂ ਕਹੇ ਤੋਂ ਗੁਰੂ ਮਹਾਰਾਜ ਸਾਰੀ ਖਬਰ ਸਾਰ ਅਬਦੁਲ ਰਹਿਮਾਨ ਫਕੀਰ ਦੀ ਜਾਣਦੇ ਹਨ। ਸਰਬ ਹਕੀਕਤ ਤਬ ਜਾਣੋ ਸਵਾਮੀ। ਫਿਰ ਕਹਿਣ ਲੱਗਿਆ ਮਹਾਰਾਜ ਤੁਸੀਂ ਆਪ ਹੀ ਗੱਲਬਾਤ ਸ਼ੁਰੂ ਕਰ ਲਈ ਹੈ ਵੀ ਉਹ ਕੀ ਸਾਡੇ ਸੰਬੰਧ ਵਿੱਚ ਕਹਿੰਦਾ ਹੈ ਤੇ ਮੈਂ ਕੀ ਦੱਸਾਂ ਮਹਾਰਾਜ। ਸਾਰੀ ਉਹਦੀ ਵਾਰਤਾ ਜਿਹੜੀ ਗੱਲਬਾਤ ਹੈ ਤੁਸੀਂ ਮਹਾਰਾ ਆਪ ਹੀ ਜਾਣਦੇ ਹੋ। ਕਿਆ ਬੂਝ ਮੁਝ ਅੰਤਰ ਜਾਮੇ। ਇਹ ਤਾਂ ਮਹਾਰਾ ਦਿਲਾਂ ਦਿਲਾਂ ਦੀਆਂ ਜਾਣਦੇ ਹੋ ਤੇ ਮੈਨੂੰ ਕੀ ਪੁੱਛਦੇ ਹੋ ਵੀ ਕੀ ਫਕੀਰ ਕੀ ਬੋਲਦਾ ਸੀ। ਪੁਨ ਜਿਸ ਬਿਦ ਤਿੰਨ ਬੈਨ ਅਲਾਏ। ਬਾਕੀ ਮਹਾਰਾ ਜਿਸ ਤਰ੍ਹਾਂ ਅਬਦੁਲ ਰਹਿਮਾਨ ਫਕੀਰ ਨੇ ਆਪ ਜੀ ਦੇ ਸੰਬੰਧ ਵਿੱਚ ਕੁਝ ਪੁੱਠੇ ਸਦੇ ਜੇ ਬਚਨ ਕਹੇ ਹਨ। ਸੋਬਿਦ ਮੋਤੇ ਕਹਿਓ ਨ ਜਾਏ। ਉਹ ਮਹਾਰਾ ਉਸ ਤਰ੍ਹਾਂ ਦੇ ਜਿਹੜੇ ਬਚਨ ਹੈ ਮੇਰੇ ਪਾਸੋਂ ਤੇ ਮੇਰੀ ਜ਼ਬਾਨ ਤੋਂ ਤਾਂ ਆਖੇ ਨਹੀਂ ਜਾ ਸਕਦੇ। ਮੇਰੀ ਜ਼ਬਾਨ ਤੋਂ ਆਪ ਜੀ ਨੂੰ ਪੁੱਠੇ ਸਿੱਧੇ ਬਚਨ ਦੱਸੇ ਨਹੀਂ ਜਾ ਸਕਦੇ ਹਨ। ਵੇਖ ਫਕੀਰ ਕਹਾਏ ਫਕੀਰ। ਗੁਰੂ ਨਾਨਕ ਸਾਹਿਬ ਮੈਂ ਸੱਚ ਕਹਿਣਾ ਵੀ ਉਹਨੇ ਘਰ ਬਾਰ ਛੱਡ ਕੇ ਫਕੀਰਾਂ ਵਾਲਾ ਭੇਖਤਾ ਧਾਰ ਲਿਆ ਹੈ। ਪਰ ਉਹ ਇਸੇ ਤਰ੍ਹਾਂ ਕਹਿੰਦੇ ਫਕੀਰ ਕਹਾਉਂਦਾ ਹੈ ਪਰ ਉਹ ਵੇਖ ਫਕੀਰ ਕਹਾਏ ਫਕੀਰਾਂ ਫਕੀਰਾਂ ਵਾਲਾ ਤੇ ਹੀ ਧਾਰ ਲਿਆ ਤੇ ਆਪਣੇ ਆਪ ਨੂੰ ਲੋਕਾਂ ਵਿੱਚ ਬਹੁਤ ਵੱਡਾ ਫਕੀਰ ਵੀ ਕਹਾਉਂਦਾ ਹੈ। ਨਹੀਂ ਫਕੀਰੀ ਮੱਗ ਕੇ ਤੀਰਾ। ਮਹਾਰਾਜ ਸੱਚ ਇਹ ਹੈ ਵੀ ਫਕੀਰੀ ਦਾ ਜਿਹੜਾ ਅਸਲੀ ਰਸਤਾ ਹੈ ਉਹਦੇ ਤਾਂ ਨੇੜੇ ਤੇੜੇ ਵੀ ਉਹ ਨਹੀਂ ਹੈਗਾ ਹੈ। ਮਨ ਮਹਿ ਮਤ ਸਾਰ ਅਤ ਅਧਿਕਾਏ। ਕਿਉਂਕਿ ਅਬਦੁਲ ਰਹਿਮਾਨ ਫਕੀਰ ਦੇ ਮਨ ਦੇ ਵਿੱਚ ਬਹੁਤੀ ਤੇ ਬਹੁਤੀ ਈਰਖਾ ਹੀ ਈਰਖਾ ਹੈ। ਪਰ ਜਸ ਪਾਵਕ ਬੀਚ ਜਰਾਏ। ਹਾਂ, ਦੂਜਿਆਂ ਦੀ ਜਸ ਰੂਪੀ ਜਿਹੜਾ ਅਗਾ ਹੈ ਉਹਦੇ ਵਿੱਚ ਆਪਣੇ ਆਪ ਨੂੰ ਸੜ ਰਿਹਾ, ਸੜਦਾ ਹੈ, ਸੜ ਰਿਹਾ ਹੈ। ਆਪ ਜੀ ਦਾ ਜਸ ਸੁਣ ਕੇ ਬਹੁਤ ਮਚਦਾ ਹੈ। ਤੁਮਰੀ ਮਹਿਮਾ ਜੌਨ ਸਮਾਨਾ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਤੁਹਾਡੀ ਜਿਹੜੀ ਮਹਿਮਾ ਬੜਿਆਈ ਹੈ ਇਹ ਚੰਦਰਮਾ ਦੀ ਚਾਨਣੀ ਦੇ ਸਮਾਨ ਹੈ। ਤਿੰਨ ਚੱਕਵੇ ਨਿਆਈ ਦੁੱਖ ਮਾਨਾ। ਇਹ ਚੱਕਵਾ ਜਦੋਂ ਚੰਦ ਚੜਿਆ ਹੋਵੇ ਤੇ ਬਹੁਤ ਦੁੱਖ ਮੰਨਦਾ ਹੈ, ਕਿਉਂਕਿ ਚੱਕਵੀ ਚੱਕਵਾ ਜਦੋਂ ਸੂਰਜ ਚੜ੍ਹਦਾ ਹੈ ਉਦੋਂ ਖੁਸ਼ ਹੁੰਦੇ ਹੈ ਤੇ ਜਦੋਂ ਰਾਤ ਹੋ ਜਾਂਦੀ ਸੂਰਜ ਛਿਪ ਜਾਂਦਾ ਚੰਦ ਚੜਿਆ ਹੁੰਦਾ ਹੈ ਇਹ ਆਪੋ ਵਿੱਚ ਵਿਛੜ ਜਾਂਦੇ ਜਿਸ ਕਰਕੇ ਇਹਨਾਂ ਨੂੰ ਚੰਦਰਮਾ ਚੜਿਆ ਮਾੜਾ ਲੱਗਦਾ ਹੈ ਵੀ ਸੂਰਜ ਚੜ੍ਹੇ ਫਿਰ ਸਾਡਾ ਮੇਲ ਹੋਵੇ। ਇਸ ਤਰ੍ਹਾਂ ਮਹਾਰਾਜ ਆਪ ਜੀ ਦੀ ਜਿਹੜੀ ਵਡਿਆਈ ਚੰਦਰਮਾ ਦੀ ਚਾਨਣੀ ਦੀ ਸਮਾਨ ਹੈ। ਉਹ ਜਿਵੇਂ ਚੱਕਵਾ ਦੁਖੀ ਹੁੰਦਾ ਨਾ ਚਾਨਣੀ ਦੇਖ ਕੇ, ਇਸ ਤਰ੍ਹਾਂ ਤੁਹਾਡੀ ਵਡਿਆਈ ਨੂੰ ਦੇਖ ਕੇ ਚੱਕਵੇ ਵਾਂਗੂ ਉਹਨੇ ਦੁੱਖ ਮੰਨਿਆ ਹੈ। ਦੋਹਰਾ ਗੁਰ ਭਾਖਿਓ ਤਿਸ ਬਿਦ ਕਹੋ। ਗੁਰੂ ਮਹਾਰਾਜ ਕਹਿੰਦੇ ਵੀ ਅਵਾਰੇ ਖਾਣ ਉਸੇ ਤਰ੍ਹਾਂ ਹੀ ਤੂੰ ਆਖ। ਜੇ ਬਿਦ ਬੋਲਿਓ ਸੋ ਇਸ ਰਾਮ ਦਲ ਫਕੀਰ ਬਈ ਉਹ ਬੋਲਿਆ ਸੀ ਸਾਡੇ ਸੰਬੰਧ ਵਿੱਚ। ਨਹਿ ਦੁਰਾਓ ਕੱਛ ਕੀਜੀਏ। ਸਾਡੇ ਪਾਸੋਂ ਉਹਦੇ ਸੰਬੰਧ ਵਿੱਚ ਜੋ ਕੁਝ ਬੋਲਿਆ ਚੱਲਿਆ ਕੋਈ ਲੁਕਾ ਛਪਾ ਨਾ ਕਰੀਏ, ਕੋਈ ਨਾ ਲੁਕੋ ਕੇ ਰੱਖੀਏ। ਤੁਝਕੋ ਦੋਸ਼ ਨ ਕੋਏ। ਉਹਨੇ ਬੋਲਿਆ ਚੱਲਿਆ ਕਹਿੰਦੇ ਉਹ ਤੂੰ ਕਹਿ ਦੇ ਤੈਨੂੰ ਕਹਿਣ ਕਰਕੇ ਦੋਸ਼ ਨਹੀਂ ਲੱਗੂਗਾ, ਤੂੰ ਦੋਸ਼ੀ ਨਹੀਂ ਹੋਵੇਗਾ। ਚੌਪਈ ਬੋਲਿਓ ਤਬੈ ਉਬਾਰੇ ਖਾਂ। ਗੁਰੂ ਮਹਾਰਾਜ ਤੋਂ ਜਦੋਂ ਸੁਣਿਆ ਫਿਰ ਉਬਾਰੇ ਖਾਂ ਬੋਲਿਆ, ਅਹ ਦੁਰਮਤੀ ਜਿਹ ਮਨ ਮਾਨ। ਮਹਾਰਾਜ ਜਿਸ ਅਬਦੁਲਰਹਿਮਾਨ ਫਕੀਰ ਦੇ ਮਨ ਵਿੱਚ ਬੜਾ ਮਾਣ ਹੰਕਾਰ ਹੈ, ਬਹੁਤ ਖੋਟੀ ਮਤ ਵਾਲਾ, ਖੋਟੀ ਬੁੱਧੀ ਵਾਲਾ ਆ ਉਹ। ਮੈਂ ਤੁਮਰੇ ਗੁਣ ਵਰਣਨ ਕਰੇ। ਇਹ ਮਹਾਰਾਜ ਕੀ ਦੱਸਾਂ, ਮੈਂ ਉਹ ਅਦਰੇ ਮਾਨ ਫਕੀਰ ਕੋਲ ਤੁਹਾਡੇ ਜਿਹੜੇ ਗੁਣ ਕਥਨ ਕਰ ਦਿੱਤੇ। ਖੁਣ ਸਿਓ ਗਰ ਬਹਿ ਉਰ ਨਹਿ ਜਰੇ। ਮਹਾਰਾਜ ਸੁਣ ਕੇ ਬਹੁਤ ਖਿਜਿਆ, ਬਹੁਤ ਔਖਾ ਹੋਇਆ, ਹਿਰਦੇ ਵਿੱਚ ਹੰਕਾਰ ਸੀ, ਸਾਨੂੰ ਸਾਰੀ ਨਹੀਂ ਸਕਿਆ ਹੈ। ਭਾਖਾ ਹਿੰਦੂ ਆਹੈ ਪਲੀਤ। ਮੈਨੂੰ ਉਹ ਕਹਿੰਦਾ ਵੀ ਉਹ ਗੁਰੂ ਨਾਨਕ ਤਾਂ ਗੰਦਾ ਹਿੰਦੂ ਹੈ, ਅਪਵਿੱਤਰ ਹਿੰਦੂ ਹੈ। ਕਰਿਓ ਜਾਏ ਕਹਿ ਤੈ ਜੋ ਮੀਤ। ਜਿਹੜਾ ਤੂੰ ਗੁਰੂ ਨਾਨਕ ਜਾ ਕੇ ਵਾਰੇ ਖਾਂ ਮਿੱਤਰ ਬਣਾ ਲਿਆ, ਉਹ ਤਾਂ ਬਹੁਤ ਅਪਵਿੱਤਰ ਹੈ। ਕਿਆ ਤਾਰੀਫ ਤੇ ਕਰ ਹੈ ਉਚਾਰੂ। ਉਹ ਵਾਰੇ ਖਾਂ ਗੁਰੂ ਨਾਨਕ ਨਾਨਕ ਅਪਵਿੱਤਰ ਦੀ ਕੀ ਤੂੰ ਮੇਰੇ ਕੋਲ ਤਰੀਫ ਜੀ ਉਚਾਰਨ, ਉਸ ਦੀ ਵਡਿਆਈ ਦੇ ਪੁਲ ਬਣ ਰਹੇ ਹੈ। ਦਿਓ ਉਠਾਏ ਦੂਰ ਕਰ ਡਾਰੂ। ਜਦੋਂ ਕਿਤੇ ਕਰਤਾਰਪੁਰ ਚਲਿਆ ਗਿਆ ਨਾ ਫਕੀਰ, ਤੇ ਮੈਂ ਕਹਿੰਦੇ ਉਠਾ ਕੇ ਉਹਨਾਂ ਨੂੰ ਕਿਤੇ ਦੂਰ ਕਰ ਦਿਆਂਗੇ, ਕਰਤਾਰਪੁਰ ਤੋਂ ਪਜਾ ਦਿਆਂਗਾ। ਹੋ ਤਦਪ ਬਹੁ ਬਿਦ ਸਮਝਾਇਓ। ਹੇ ਗੁਰੂ ਨਾਨਕ ਸਾਹਿਬ, ਸੜੇ ਮੱਚੇ ਫਕੀਰ ਨੂੰ ਮੈਂ ਭਾਵੀ ਬਿਰਾ ਸਮਝਾਇਆ ਬੁਝਾਇਆ। ਜੋ ਖੁਦਾਏ ਸੋ ਤਨ ਧਰ ਆਇਓ। ਉਹ ਫਕੀਰ ਅਬਦੁਲਰਹਿਮਾਨ, ਜਿਹੜਾ ਖੁਦਾ ਆਪ ਹੀ ਗੁਰੂ ਨਾਨਕ ਦਾ ਸੀਰ ਧਾਰ ਕੇ ਆ ਗਿਆ ਹੋਵੇ, ਕਰਤਾਰਪੁਰ ਜੀ ਬੈਠਾ ਹੋਵੇ, ਇੱਕ ਨ ਬਾਤ ਸਿਫਤ ਕੀ ਮਾਨੇ। ਉਹਨੂੰ ਤੂੰ ਕਿਵੇਂ ਉਠਾਏਗਾ? ਵੇਖੋ ਮਹਾਰਾ, ਇੱਕ ਗੱਲ ਵੀ ਆਪ ਜੀ ਦੀ ਸਿਫਤ ਵਡਿਆਈ ਦੀ ਕਹੀ ਅੰਬੇਰੀ ਨੇ ਮੰਨੀ ਨਹੀਂ। ਰਹਿਓ ਅਫਰ ਔਰ ਅਤ ਅਭਿਮਾਨੇ। ਮਹਾਰਾ ਬਹੁਤ ਮਾਨੀ ਹੈ ਤੇ ਬਹੁਤ ਹੰਕਾਰ ਦੇ ਵਿੱਚ ਆਫਰ ਹੀ ਰਿਹਾ ਹੈ। ਦੋਹਰਾ ਬਸ ਮੋਰੇ ਪਰ ਨਹਿ ਚੱਲੇ। ਹੁਣ ਮਹਾਰਾ ਮੈਂ ਹੁਣ ਵਾਰੇ ਖਾਂ ਵੀ ਤਕੜਾ ਸੀ, ਮੇਰੇ ਉੱਪਰ ਉਹਦਾ ਕੋਈ ਬਸਤਾ ਚੱਲਿਆ ਨਹੀਂ। ਭਇਓ ਤੂਸ਼ਨੀ ਸੋਏ। ਹੁਣ ਮਹਾਰਾ ਸੜਿਆ ਮਚਿਆ ਉਹ ਚੁੱਪ ਚਾਪ ਜ਼ਰੂਰ ਕਰ ਗਿਆ। ਇਸ ਬਿਧ ਗਰਬਤ ਸੇਖ ਔਰ। ਇਸ ਤਰ੍ਹਾਂ ਮਹਾਰਾ ਜਿਹੜਾ ਅਬਦੁਲਰਹਿਮਾਨ ਸੇਖ ਔਰ ਦੇ ਵਿੱਚ ਹੰਕਾਰ ਜਿਹਾ ਕਰਦਾ ਮਿਲੋ ਤਾਂ ਲੱਜਤ। ਗੁਰੂ ਨਾਨਕ ਸਾਹਿਬ, ਜੇ ਤੁਸੀਂ ਕਿਤੇ ਉਹਨੂੰ ਮਿਲ ਜਾਓ ਤੇ ਫਿਰ ਬਹੁਤ ਸ਼ਰਮਿੰਦਤ ਹੋ ਜਾਵੇਗਾ। ਚੌਪਈ ਸ੍ਰੀ ਅੰਗਦ ਸੁਣ ਤੇ ਉਪਰੰਤਾ। ਚੌਪਈ ਸ੍ਰੀ ਅੰਗਦ ਸੁਣ ਤੇ ਉਪਰੰਤਾ। ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ ਸੁਣੋ, ਇਸ ਤੋਂ ਉਪਰੰਤ ਇਸ ਤੋਂ ਬਾਅਦ ਵਿੱਚ ਮੁਝ ਸੋ ਬੋਲੇ ਗੁਰ ਭਗਵੰਤਾ। ਜੋ ਪਰਮੇਸ਼ਰ ਰੂਪ ਗੁਰੂ ਨਾਨਕ ਸਾਹਿਬ ਮੇਰੇ ਭਾਈ ਬਾਲਾ ਜੀ ਦੇ ਸਾਥਿਓ ਬੋਲੇ ਚੱਲੇ। ਚੱਲ ਬਾਲੇ ਅਬ ਤੇਹ ਕੋ ਦੇਖੀ। ਚੱਲ ਵੀ ਭਾਈ ਬਾਲਾ ਜੀ ਉਹ ਜਿਹੜਾ ਫਕੀਰ ਜਾ ਰਹਿੰਦਾ ਨਾ ਰੁੱਤਰ ਛੱਤਰ ਪਿੰਡ ਵਿੱਚ, ਉਹਨੂੰ ਆਪਾਂ ਦੇਖ ਹੀ ਲਈਏ। ਸੇਖ ਫੂਕਣੀ ਹਾਰੈ ਵਿਸੇਖੀ। ਉਹ ਸੇਖ ਦੀ ਕਹਿੰਦੇ ਜਿਹੜੀ ਵਿਸ਼ੇਸ਼ ਕਰ ਕੇ ਫੂਕਣੀ ਜੀ ਹੰਕਾਰ ਦੀ ਫੂਕ ਜੀ ਆਪਾਂ ਨਾਸ ਕਰਦੀ, ਉਹਦੀ ਹੰਕਾਰ ਨੂੰ ਫੂਕ ਜੀ ਕੱਢ ਹੀ ਦਈਏ। ਕਹਿ ਕਰ ਗਮਨੇ ਕਿਰਪਾ ਨਿਕੇਤਾ। ਭਾਈ ਬਾਲਾ ਜੀ ਕਹਿੰਦੇ ਇਸ ਤਰ੍ਹਾਂ ਮੈਨੂੰ ਮਹਾਰਾਜ ਕਹਿ ਕੇ ਜੋ ਕਿਰਪਾ ਦੇ ਕਰ, ਫੇਰ ਚੱਲ ਪਏ ਉਹਦੀ ਫਕੀਰ ਦੀ ਥਾਂ ਵੱਲ ਨੂੰ। ਕਰਨ ਸੇਖ ਕੇ ਲੱਜਿਤ ਹੇਤਾ। ਜਿਹੜਾ ਉਹ ਆਪਣੇ ਆਪ ਨੂੰ ਬਹੁਤ ਵੱਡਾ ਸੇਖ ਫਕੀਰ ਕਹਾਉਂਦਾ ਸੀ, ਉਹਨੂੰ ਬਹੁਤ ਸ਼ਰਮਸ਼ਾਰ ਕਰਨ ਵਾਸਤੇ। ਚੱਲ ਹੋ ਅਗਾਰੀ ਆਪ ਉਬਾਰਾ। ਕਹਿੰਦੇ ਲੈ ਵੀ ਉਬਾਰੇ ਖਾਂ ਤੂੰ ਅੱਗੇ ਅੱਗੇ ਪਹਿਲਾਂ ਚੱਲ। ਦੇਰ ਕੁਛ ਕ ਆਗਮਨ ਹਮਾਰਾ। ਸਾਡਾ ਜਿਹੜਾ ਆਉਣਾ ਹੈ ਕੋਈ ਦੇਰੀ ਤੋਂ ਬਾਅਦ ਹੋਵੇਗਾ, ਭਾਵ ਤੇਰੇ ਪਿੱਛੇ ਪਿੱਛੇ ਅਸੀਂ ਹੌਲੀ ਹੌਲੀ ਆਉਣੇ, ਤੂੰ ਪਹਿਲਾਂ ਚੱਲ। ਗਯੋ ਉਬਾਰਾ ਢਿੱਗ ਤੇ ਕਾਲਾ। ਉਬਾਰਾ ਦਾ ਬਚਨ ਮੰਨ ਕੇ ਉਬਾਰੇ ਖਾਂ ਅਬਦੁਲਰਹਿਮਾਨ ਸੇਖ ਫਕੀਰ ਕੋਲ ਚਲਿਆ ਗਿਆ। ਕਮਨੇ ਜਿਨੇ ਮੰਦ ਮੰਦ ਕਿਰਪਾਲਾ। ਇਧਰ ਗੁਰੂ ਨਾਨਕ ਸਾਹਿਬ ਦਿਆਲੂ ਕਿਰਪਾਲੂ ਹੌਲੀ ਹੌਲੀ ਚੱਲੇ ਇਸ ਵੱਲ ਨੂੰ, ਆਗੇ ਸੋ ਸਿਵਕਾ ਆ ਰੂਡਾ। ਉਧਰ ਜਿਹੜਾ ਅਬਦੁਰ ਰਹਿਮਾਨ ਫਕੀਰ ਹੈ, ਕਹਿੰਦੇ ਪਾਲਕੀ ਉੱਪਰ ਚੜਿਆ ਹੋਇਆ ਹੈ ਸੀ। ਜਾਤ ਕਿਤੇ ਅਭਿਮਾਨੀ ਗੂਡਾ, ਤਕੜਾ ਕਹਿੰਦੇ ਦੇ ਅਮਾਨੀ ਸੀ, ਕਿਸੇ ਪਾਸੇ ਚਾਲਕੀ ਤੇ ਚੜਿਆ ਜਾ ਰਿਹਾ ਸੀ। ਮਾਨਵ ਜਿਹ ਕੇ ਬ੍ਰਿੰਦ ਸੰਗਾਰੇ, ਇਸੇ ਫਕੀਰ ਦੇ ਨਾਲ ਬਹੁਤੇ ਕਹਿੰਦੇ ਮਨੁੱਖ ਵੀ ਹੈ, ਬਹੁਤੇ ਚੇਲੇ ਚਾੜੇ ਸ਼ਰਧਾਲੂ ਵੀ ਹੈ। ਸ੍ਰੀ ਗੁਰ ਆਵਨ ਸਭ ਹੈ ਨਿਹਾਰੇ। ਹਾਂ, ਗੁਰੂ ਮਹਾਰਾਜ ਦਾ ਆਉਣਾ ਇਹਦੇ ਸਾਰੇ ਸਿੱਖ ਸੇਵਕਾਂ ਨੇ ਵੇਖ ਲਿਆ ਹੈ। ਸਿੱਖ ਸੰਗ ਤਬ ਬਚਨ ਅਲਾਵਤ, ਸਵੇਰੇ ਜਿਹੜੇ ਇਹਦੇ ਸਿੱਖ ਸੇਵਕ ਹੈ ਫਕੀਰ ਅਬਦੁਰ ਰਹਿਮਾਨ ਦੇ ਸਾਥ ਇਸ ਤਰ੍ਹਾਂ ਬਚਨ ਕਹਿੰਦੇ ਹੈ, ਸੁਣ ਹੋ ਸ਼ਾਹ ਜੀ ਤਪਾ ਸੁਆਵਤ। ਸਾਡੇ ਅਮਰਦਾਰ ਪਾਤਸ਼ਾਹ ਜੀ ਉਧਰ ਗੁਰੂ ਨਾਨਕ ਸਾਹਿਬ ਤਪਾ ਜੀ ਆ ਰਹੇ ਹੈ। ਦੋਹਰਾ ਅਦਰ ਮਾਨ ਸੁਨ ਕਾਨ ਇਹ, ਸਿੱਖ ਸੇਵਕਾਂ ਤੋਂ ਇਸ ਤਰ੍ਹਾਂ ਦੀ ਗੱਲ ਅਦਰੇ ਮਾਨ ਫਕੀਰ ਸੁਣ ਕੇ ਆਦਰ ਕਰਨੇ ਹੇਤ, ਉਸੇ ਵੇਲੇ ਵੀ ਗੁਰੂ ਨਾਨਕ ਸਾਹਿਬ ਜੀ ਆ ਰਹੇ ਉਹਨਾਂ ਦਾ ਆਪਦ ਸਤਿਕਾਰ ਕਰਨ ਵਾਸਤੇ, ਉਤਰਿਓ ਸਿਵਕਾ ਕੇ ਤਰੇ। ਝਟਪਟ ਕਹਿੰਦੇ ਪਾਲਕੀ ਤੋਂ ਹੇਠਾਂ ਉਤਰ ਪਿਆ। ਪਿਖ ਬੇਦੀ ਕੁਲ ਕੇਤ, ਬੇਦੀ ਕੁਲ ਦੇ ਜਿਹੜੇ ਤੁਜਾ ਰੂਪ ਹੈ ਸਤਿਗੁਰੂ ਨੂੰ ਕਹਿੰਦੇ ਆਇਆ ਵੇਖ ਕੇ। ਚੌਪਈ ਅਵਲੋਕਤ ਸਨਮੁਖ ਹੋਇਆ ਠਾਂਡੋ, ਮਹਾਰਾਜ ਨੂੰ ਵੇਖ ਕੇ ਸਾਹਮਣੇ ਹੋ ਕੇ ਅਬਦੁਰ ਰਹਿਮਾਨ ਫਕੀਰ ਖੜਾ ਹੋ ਗਿਆ। ਲਖਿਓ ਆਜ ਕਸ ਹੈ ਚੌ ਬਾਡੋ, ਰਾਜਨੀਤੀ ਜੀ ਨਾਲ ਕਹਿਣ ਲੱਗਿਆ ਹੈ, ਕਹਿੰਦੇ ਵੀ ਪਤਾ ਨੀ ਕਿਸ ਤਰ੍ਹਾਂ ਅੱਜ ਮੈਨੂੰ ਚਾ ਜਾ ਵਧਿਆ ਵਰਸ਼ਾ ਜਾ ਵਧਿਆ ਹੈ। ਸ੍ਰੀ ਗੁਰ ਨਿਕਟ ਮਿਲੇ ਜਬ ਆਏ, ਜਦੋਂ ਗੁਰੂ ਮਹਾਰਾਜ ਬਹੁਤ ਹੀ ਨੇੜੇ ਜਿਹਾ ਮਿਲੇ ਜੁੜੇ ਹਨ, ਬੋਸੀ ਦਸਤ ਲਈ ਹਰ ਖਾਏ। ਮੇਰੇ ਅਤਰੇ ਮਾਨ ਫਕੀਰ ਨੇ ਬਹੁਤ ਖੁਸ਼ ਹੋ ਕੇ ਦਸਤ ਬੋਤੀ ਜੀ ਹੱਥ ਜਾ ਲੈ ਕੇ ਇਹਨੇ ਚੁੰਮਿਆ ਹੈ। ਅਦਰ ਮਾਨ ਪੁਨ ਬੈਨ ਉਚਾਰੇ, ਦਸੋ ਮਾਨ ਜਿਹੜਾ ਅਦਰੇ ਮਾਨ ਜਾਂ ਅਬਦੁਰ ਰਹਿਮਾਨ ਫਕੀਰ ਇਸਨੇ ਗੁਰੂ ਨਾਨਕ ਸਾਹਿਬ ਜੀ ਨੂੰ ਬਚਨ ਕਿਹਾ। ਕਹੋ ਤਪਾ ਜੀ ਖੈਰ ਤੁਮਾਰੇ, ਗੁਰੂ ਨਾਨਕ ਸਾਹਿਬ ਤਪਾ ਜੀ ਦੱਸੋ ਤੁਹਾਡੇ ਖੈਰ ਸੁੱਖ ਹੈ, ਤੁਸੀਂ ਰਾਜੀ ਖੁਸ਼ ਹੋ। ਗੁਰੂ ਕਹਿਓ ਸੁਣ ਅਬਦੁਰ ਰਹਿਮਾਨ, ਗੁਰੂ ਮਹਾਰਾਜ ਨੇ ਉਸ ਵੇਲੇ ਕਿਹਾ ਵੀ ਅਬਦੁਰ ਰਹਿਮਾਨ ਸੁਣ, ਆਹ ਖੈਰ ਪਰ ਖੈਰ ਨ ਜਾਣ, ਵੀ ਸਾਡੇ ਤਾਂ ਸਭ ਤਰ੍ਹਾਂ ਕਰਕੇ ਖੈਰ ਸੁੱਖ ਵੀ ਹੈ, ਖੈਰ ਸੁਖ ਹੈ ਵੀ ਨਹੀਂ। ਦੋਹਰਾ ਬਹਰੋ ਬਹਰੋ ਬੂਝੋ ਖੈਰ ਹੈ, ਬਹਰੋ ਬੂਝੋ ਖੈਰ ਸੁਖ। ਫੇਰ ਅਬਦੁਲ ਮਾਨ ਫਕੀਰ ਨੇ ਪੁੱਛਿਆ ਮਹਾਰਾਜ ਖੈਰ ਸੁਖ ਰਾਜੀ ਖੁਸ਼ੀ ਹੈ, ਖੈਰ ਸੁਖੈਰ ਨ ਜਾਣ। ਗੁਰੂ ਮਹਾਰਾਜ ਕਹਿੰਦੇ ਹੈ ਤਾਂ ਵੀ ਖੈਰ ਸੁਖ ਰਾਜੀ ਜਾਣੀ ਸੁਖ ਖੈਰ ਹੀ ਹੈ, ਠੀਕ ਠਾਕ ਹੈ, ਪਰ ਕਹਿੰਦੇ ਖੈਰ ਸੁਖ ਜਾਣ ਰਾਜੀ ਖੁਸ਼ੀ ਹੈ ਵੀ ਇਹ ਨਹੀਂ ਹੈ। ਤਿੰਨ ਵਾਰ ਪੁਨ ਇਹ ਕਹਿਓ, ਹਾਂ ਤਿੰਨ ਵਾਰੀ ਇਹਨੇ ਇਹ ਕਿਹਾ ਤੇ ਮਹਾਰਾਜ ਨੇ ਵੀ ਤਿੰਨੇ ਵਾਰੀ ਇਹੀ ਜਿਸਬ ਹੈ ਤਾਂ ਖੈਰ ਸੁਖ, ਪਰ ਖੈਰ ਸੁਖ ਜਾਣੀ ਮਨਾ। ਪੁਨ ਕਹਿ ਅਦਰ ਰਹਿਮਾਨ, ਫਿਰ ਕਹਿੰਦੇ ਅਦਰੇ ਮਾਨ ਫਕੀਰ ਕਹਿਣ ਲੱਗਿਆ, ਚੌਪਈ ਸੁਣੋ ਤਪਾ ਜੀ ਅਚਰਜ ਮੋਰੇ। ਹੇ ਗੁਰੂ ਨਾਨਕ ਤਪਾ ਜੀ ਸੁਣੋ, ਕਹਿੰਦੇ ਮੇਰੇ ਮਨ ਵਿੱਚ ਬੜੀ ਚਰਚਾ ਹੈਰਾਨੀ ਜੀ ਆ ਰਹੀ ਹੈ, ਕੈਸੇ ਬਚਨ ਵਿਚਾਰੋਂ ਤੋਰੇ। ਇਹ ਜਿਹੜੇ ਬਚਨ ਕਹੇ ਆ ਮੈਂ ਕਿਸ ਤਰ੍ਹਾਂ ਦੇ ਸੋਚਾਂ ਵਿਚਾਰਾਂ ਵੀ ਇਹ ਕੀ ਹੈ। ਕਹੋ ਖੈਰ ਖੈਰ ਪੁਨ ਨਾਹੀ, ਮਹਾਰਾਜ ਕਹਿੰਦੇ ਖੈਰ ਸੁਖ ਵੀ ਆਪਣਾ ਵੀ ਕਹਿੰਦੇ ਖੈਰ ਸੁਖ ਹੈ ਵੀ ਨਹੀਂ। ਦੇਹੋ ਮਾਇਨਾ ਮੁਝ ਸਮਝਾਹੀ, ਮੈਨੂੰ ਇਹਦਾ ਮਾਰਾ ਵੀ ਖੈਰ ਸੁਖ ਹੈ ਖੈਰ ਸੁਖ ਨਹੀਂ ਵੀ ਇਹਦਾ ਅਰਥ ਜਾ ਕਰਕੇ ਮਹਿਨਾ ਜਾ ਕਰਕੇ ਸਮਝਾ ਬੁਝਾ ਦਿਓ। ਸ੍ਰੀ ਗੁਰ ਭਨਿਓ ਸੇਖ ਜੀ ਸੁਣੀਏ, ਗੁਰੂ ਮਹਾਰਾਜ ਕਹਿੰਦੇ ਵੀ ਇਹਦਾ ਮਹਿਨਾ ਅਦਰੇ ਮਾਨ ਸੇਖ ਜੀ ਸੁਣ ਲਈ ਹੈ। ਖੈਰ ਭਲੀ ਸਭ ਵਿਧ ਹੀ ਗੁਣੀਏ, ਪਹਿਲਾ ਹੈ ਵਿਚਾਰ ਲਾ ਵੀ ਸਭ ਤਰ੍ਹਾਂ ਕਰਕੇ ਖੈਰ ਸੁੱਖ ਅਸੀਂ ਪੂਰੇ ਰਾਜੀ ਖੁਸ਼ ਹਾਂ। ਨਹੀਂ ਖੈਰ ਹਿਤ ਤਾਂ ਕੋ ਐਸੇ ਅਸੀਂ ਕਹਿੰਦੇ ਵੀ ਖੈਰ ਸੁੱਖ ਹੈ ਨੀ, ਉਹਦਾ ਕਾਰਨ ਇਸ ਤਰ੍ਹਾਂ ਵੀ ਹੈ। ਸੁਣ ਲਾ ਦਿਓ ਉਠਾਏ ਕਹਿਓ ਤੁਮ ਜੈਸੇ, ਇਸ ਕਰਕੇ ਅਸੀਂ ਕਿਹਾ ਵੀ ਖੈਰ ਸੁੱਖ ਨਹੀਂ ਹੈ ਜਿਹੜਾ ਤੂੰ ਕਹਿੰਦਾ ਸੀ। ਮੈਂ ਕਿਤੇ ਗਿਆ ਕਰਤਾਰਪੁਰ ਵਿੱਚ ਗੁਰੂ ਨਾਨਕ ਨੂੰ ਮੈਂ ਉੱਥੋਂ ਉਠਾ ਦਿਆਂਗਾ, ਦੂਰ ਪਜਾ ਦਿਆਂਗਾ। ਕੌਣ ਦੇਸ਼ ਤੁਮਰਾ ਹਮ ਚੀਨੋ, ਅਦਰੇ ਮੈਨ ਰਹਿਮਾਨ ਕਿਹੜਾ ਦੇਸ਼ ਕਿਹੜਾ ਇਲਾਕਾ ਸੀ ਤੇਰਾ ਖੋਹ ਖੁੰਜ ਲਿਆ ਅਧੀਨ ਕਰ ਲਿਆ ਹੈ। ਕੈਦੋਂ ਦਰਬ ਖੇਪ ਕੋ ਲੀਨੋ, ਜਿਹੜਾ ਤੇਰਾ ਧਨ ਸੀ ਤੇ ਧਨ ਦੇ ਨਾਲ ਜਿਹੜਾ ਕੋਈ ਮਾਲ ਖਰੀਦਿਆ ਸੀ, ਤੂੰ ਸੌਦਾ ਖਰੀਦਿਆ ਉਹ ਤੇਰਾ ਸੀ, ਖੋਹ ਖੁੰਜ ਲਿਆ ਹੈ। ਕੌਣ ਸ਼ਤਰਤਾ ਕਰ ਹਮ ਸੰਗਾ, ਕਿਹੜੀ ਦੁਸ਼ਮਣੀ ਕਰਕੇ ਸਾਡੇ ਨਾਲ, ਕਹੋ ਕਿ ਦਿਓ ਉਠਾਇਨ ਸੰਗਾ। ਕਹਿੰਦਾ ਸੀ ਵੀ ਮੈਂ ਕਹਿੰਦੇ ਨਿਸ਼ਾਂਗੀ ਸਾਰਿਆਂ ਦੇ ਸਾਹਮਣੇ ਕਹਿੰਦੇ ਨਿਡਰ ਹੋ ਕੇ ਉਹਨਾਂ ਨੂੰ ਕਰਤਾਰਪੁਰ ਤੋਂ ਉਠਾ ਦਿਆਂਗਾ। ਦੋਹਰਾ ਸੋ ਸਥਾਨ ਅਬ ਲੀਜੀਏ, ਲੈ ਵੀ ਅਬਦੁਲ ਰਹਿਮਾਨ ਫਕੀਰ ਜਿਹੜਾ ਥਾਂ ਸੀ ਨਾ ਜਿੱਥੇ ਤੂੰ ਕਹਿੰਦਾ ਸੀ ਉੱਥੇ ਉਠਾ ਦਿਆਂ, ਕਹਿੰਦੇ ਲੈ ਲਈਏ ਉਹ ਜਿਸ ਤੇ ਦੇ ਤੋ ਉਠਾਏ, ਇਸ ਥਾਂ ਤੋਂ ਸਾਨੂੰ ਤੂੰ ਉਠਾ ਦੇਣਾ ਸੀ, ਬਾਹਰ ਕੱਢ ਦੇਣਾ ਸੀ, ਉਹ ਕਹਿੰਦੇ ਅਸੀਂ ਦਿੰਦੇ ਆਪੇ ਹੀ ਲੈ ਲੈ। ਅਬਦੁਲ ਰਹਿਮਾਨ ਬੋਲਤ ਸੁਣਤ, ਸੁਣ ਕੇ ਅਬਦੁਲ ਰਹਿਮਾਨ ਫਕੀਰ ਬੋਲੇ ਚਲਿਆ, ਤੁਮ ਢਿੱਗ ਕੌਣ ਬਤਾਏ, ਮਹਾਰਾਜ ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਤੁਹਾਡੇ ਕੋਲ ਕੌਣ ਦੱਸ ਰਿਹਾ ਹੈ। ਚੌਪਈ ਕੂਰ ਕਹਿ ਮਾਰਤ ਝੱਖ ਸੋ, ਐਵੇਂ ਮੁੱਕਰ ਪਿਆ ਕਹਿੰਦੇ ਝੂਠ ਬੋਲਦਾ ਹੈ ਜੀ, ਐਵੇਂ ਕਹਿੰਦੇ ਵਿਅਰਥੀ ਚਖਾ ਮਾਰਦਾ ਵਿਅਰਥ ਬੋਲਦਾ ਹੈ। ਇਸ ਪ੍ਰਕਾਰ ਹਮ ਕਹੇ ਉਨ ਕੋ, ਮੁੱਕਰ ਚਲਿਆ ਫਕੀਰ ਕਹਿੰਦਾ ਇਸ ਤਰ੍ਹਾਂ ਤਾਂ ਮਾਰਾ ਮੈਂ ਕਦੇ ਕਿਹਾ ਹੀ ਨੀ ਵੀ ਮੈਂ ਉਹਨਾਂ ਨੂੰ ਉਠਾ ਦਿਆਂਗਾ ਤੁਹਾਨੂੰ ਕੱਢਦੇ ਆ। ਸੁਣ ਕਰ ਚਮਕਿਓ ਤਬੈ ਉਬਾਰਾ, ਇਸ ਤਰ੍ਹਾਂ ਮੁਕਰਦਾ ਦੇ ਕੇ ਸੁਣ ਕੇ ਜਿਹੜਾ ਉਬਾਰੇ ਖਾਂ ਕਹਿੰਦੇ ਫਿਰੇ ਚਮਕ ਗਿਆ, ਗੁੱਸੇ ਵਿੱਚ ਵੀ ਰਸ ਵਿੱਚ ਆ ਗਿਆ। ਇਸ ਬਿਧ ਮੇਰੇ ਪਾਸ ਉਚਾਰਾ, ਅਬਦੁਲ ਰਹਿਮਾਨ ਫਕੀਰਾ ਹੋ ਕਿਉਂ ਮੁਕਰਦਾ, ਇਸ ਤਰ੍ਹਾਂ ਦਾ ਬਚਨ ਤੂੰ ਕੱਲ ਮੇਰੇ ਕੋਲ ਕਿਹਾ ਸੀ। ਹਿੰਦੂ ਕੀ ਤਾਰੀਫ ਕਿਆ ਗਾ ਮੈਂ, ਇਹਨੂੰ ਮੈਨੂੰ ਕਹਿੰਦਾ ਸੀ ਵੀ ਗੁਰੂ ਨਾਨਕ ਤਾਂ ਹਿੰਦੂ ਹੈ, ਹਿੰਦੂ ਤਾਂ ਕਾਫਰ ਹੁੰਦੇ, ਉਹਨਾਂ ਦੀ ਕੀ ਮਹਿਮਾ ਮੇਰੇ ਕੋਲ ਕਥਨ ਕਰ ਰਿਹਾ। ਬਿਨਾ ਬਿਲਮ ਹਮ ਤਾਂ ਹੀ ਉਠਾਵੇ, ਤੂੰ ਇਉਂ ਨੀ ਬਕਦਾ ਸੀ ਵੀ ਬਿਨਾ ਦੇਰੀ ਤੋਂ ਅਸੀਂ ਫਕੀਰ ਉਹਨਾਂ ਨੂੰ ਉੱਥੋਂ ਜਾ ਕੇ ਉਠਾ ਦਿਆਂਗੇ, ਬਾਹਰ ਕੱਢਦੇ ਹਾਂ। ਕਿਉਂ ਮੁਕਰਤ ਲੱਜਤ ਅਬ ਹੋਏ, ਕਿਉਂ ਕਹਿੰਦੇ ਹੁਣ ਤੂੰ ਮੁਕਰ ਰਿਹਾ ਤੇ ਸ਼ਰਮਸ਼ਾਰ ਹੋ ਰਿਹਾ ਹੈ। ਪੂਰਬ ਜੈਸੇ ਬਚਨ ਬਗੋਏ, ਪਹਿਲਾਂ ਜਿਵੇਂ ਕੱਲ ਤੂੰ ਬਚਨ ਕਹੇ ਸੀ ਉਹ ਹੁਣ ਇਹਨਾਂ ਦੇ ਸਾਹਮਣੇ ਕਿਉਂ ਨੀ ਕਹਿੰਦਾ ਮੰਨਦਾ ਹੈ। ਅਦਰ ਮਾਨ ਤਬ ਬੈਨ ਬਖਾਨੇ, ਵਾਰੇ ਖਾਂ ਤੋਂ ਸੁਣ ਕੇ ਜਿਹੜਾ ਅਬਦੁਲ ਰਹਿਮਾਨ ਹੈ ਫਿਰ ਇਸਨੇ ਬਚਨ ਉਸਨੂੰ ਆਖੇ, ਤੁਮ ਬੈਠਾ ਹੋ ਨਿਜ ਖਾਨ ਠਿਕਾਨੇ, ਜੋ ਵਾਰੇ ਖਾਂ ਤੂੰ ਆਪਣੇ ਟਿਕਾਣੇ ਆਪਣੇ ਥਾਂ ਬੈਠ, ਹਮਰੀ ਤੁਮਰੀ ਸਮਤਾ ਨਾਹੀ, ਆਪਣੀ ਤੇ ਆਪਣੀ ਤੇ ਤੁਹਾਡੀ ਮੇਰੀ ਤੇਰੀ ਵੀ ਕੋਈ ਬਰਾਬਰੀ ਹੈ ਨਹੀਂ। ਤੂਸ਼ਨ ਸਮਝ ਰਹੋ ਉਰ ਮਾਹੀ, ਸਮਝ ਗਏ ਤੂੰ ਹਿਰਦੇ ਵਿੱਚ ਚੁੱਪ ਚਾਪ ਹੋ ਰਿਹਾ ਵੀ ਅਸੀਂ ਫਕੀਰ ਲੋਕ ਹੈ, ਤੂੰ ਐਵੇਂ ਮਾੜਾ ਮੋਟਾ ਜਾ ਪਠਾਨ। ਦੋਹਰਾ ਹਮ ਆਰ ਤਪਾ ਵਿਚਾਰ ਹੈ, ਕਹਿੰਦੇ ਉਧਰ ਗੁਰੂ ਨਾਨਕ ਸਾਹਿਬ ਤਪਾ ਹੈ, ਮੈਂ ਇਧਰ ਫਕੀਰ ਗੱਦੀ ਦਾ ਮਾਲਕ, ਅਸੀਂ ਦੋਹੇ ਆਪੇ ਰਲ ਮਿਲ ਕੇ ਵਿਚਾਰ ਲਾਂਗੇ। ਸਮਝੈ ਆਪਸ ਮਾਰ, ਆਪੋ ਵਿੱਚ ਹੀ ਕਹਿੰਦੇ ਸਮਝ ਸਮਝਾ ਲਵਾਂਗੇ। ਬੋਲਣ ਤੁਮਰੋ ਨਹਿ ਬਣੈ, ਵਾਰੇ ਖਾਂ ਤੇਰਾ ਵਿਚਕਾਰ ਇਸ ਤਰ੍ਹਾਂ ਬੋਲਣਾ ਚੁਣਾ ਬਣਦਾ ਨੀ, ਸੋਭਦਾ ਨੀ, ਕਾਰਨ ਕੋ ਨਾਹੀ, ਕਿ ਤੇਰੇ ਬੋਲਣ ਦਾ ਵਿੱਚ ਵਿਚਾਰੇ ਤਾਂ ਕੋਈ ਕਾਰਨ ਨੀ, ਤੈਨੂੰ ਕਿਸੇ ਨੇ ਬੁਲਾਇਆ ਹੈ। ਚੌਪਈ ਸੁਣਤ ਉਬਾਰੇ ਬਚਨ ਬਖਾਨਾ, ਇਧਰ ਉਬਾਰ ਖਾਂ ਤੇ ਹੁਣ ਮਹਾਰਾਜ ਦੀ ਕਿਰਪਾ ਹੋ ਗਈ ਹੈ, ਭੈ ਕਾਹੂ ਕੋ ਦੇਖਣਾ ਨਹਿ ਭੈ ਮਾਨ, ਤੇ ਆਉਣ ਵਾਲੀ ਅਵਸਥਾ ਤੇ ਪੁੱਜਿਆ ਸੀ, ਕਹਿੰਦਾ ਮੇਰਾ ਜਿਹੜਾ ਟਿਕਾਣਾ ਹੈਗਾ ਹੈ, ਸੰਗ ਤਪੇ ਕੇ ਮੋਰ ਠਿਕਾਣਾ, ਜਿਹੜਾ ਟਿਕਾਣਾ ਜਿੱਥੇ ਮੈਂ ਟਿਕਦਾ ਉਹ ਗੁਰੂ ਨਾਨਕ ਸਾਹਿਬ ਦੇ ਸਾਥ ਹੈ, ਜਿੱਥੇ ਮੈਨੂੰ ਮਹਾਰਾਜ ਨੇ ਟਿਕਾਇਆ ਉੱਥੇ ਮੈਂ ਟਿਕ ਰਿਹਾ, ਹੁਣ ਵੀ ਹਜ਼ੂਰੀ ਵਿੱਚ ਰਹਿ ਰਿਹਾ, ਤੇ ਜਿੱਥੇ ਪਾਸੇ ਹੁੰਦੇ ਉੱਥੇ ਵੀ ਨਾ ਹਜ਼ੂਰੀ ਵਿੱਚ ਰਹਿਣਾ। ਪੀਰਨ ਪੀਰ ਭਇਓ ਇਹ ਮੇਰਾ, ਇਹ ਗੁਰੂ ਨਾਨਕ ਤਾਂ ਮੇਰੇ ਪੀਰਾਂ ਦੇ ਸ਼੍ਰੋਮਣੀ ਪੀਰ ਹੋ ਗਏ। ਹੋ ਮੁਰੀਦ ਪਾ ਚੇਰ ਨਚੇਰਾ, ਇਹਨਾਂ ਦਾ ਸੇਵਕ ਹੋ ਗਿਆ, ਅੱਗੇ ਸੇਵਕਾਂ ਦਾ ਵੀ ਸੇਵਕ ਬਣ ਗਿਆ। ਕਰਤ ਹੁਤੋ ਨਿੰਦਾ ਪਸਚਾਤੀ, ਪਹਿਲਾਂ ਤਾਂ ਪਿੱਠ ਪਿੱਛੇ ਤੂੰ ਕੱਲ ਕਹਿੰਦੇ ਇਹਨਾਂ ਦੀ ਨਿੰਦਾ ਕਰਦਾ ਸੀ। ਲਾਗਹ ਪਾਪ ਨੀਕੀ ਬਾਤੀ, ਇਹ ਵੀ ਗੱਲ ਚੰਗੀ ਨਹੀਂ ਵੀ ਜਿਹੜਾ ਮੈਂ ਇਹਨਾਂ ਦੀ ਨਿੰਦਿਆ ਕਰ ਰਿਹਾ ਮੈਨੂੰ ਪਾਪ ਲੱਗੂਗਾ, ਇਹ ਸੋਚਿਆ ਹੀ ਨੀ ਤੂੰ। ਕਹੋ ਪ੍ਰਥਮ ਜੋ ਮੁਖ ਆਰ ਮੁਖ ਪਰ ਅਭੀ, ਪਹਿਲਾਂ ਜਿਵੇਂ ਤੂੰ ਵੀ ਕਹਿੰਦਾ ਸੀ ਹੁਣ ਮਹਾਰਾਜ ਦੇ ਮੂੰਹ ਪੂਰੀ ਆਖੋ ਮੈਂ। ਪਾਛਲ ਦੁਖ ਨਸੈ ਗੋ ਤਬ, ਇਸ ਕਰਕੇ ਫਕੀਰਾ ਜਿਹੜੇ ਪੁੱਛਿਆ ਤੂੰ ਗੁਨਾਹ ਕੀਤਾ ਇਹਨਾਂ ਨੂੰ ਮੁੜ ਤੇਰੇ ਹੁਣ ਮਾਸ ਹੋ ਜਾਣਗੇ। ਸੁਰਠਾ ਮੁਸਕਾਨੇ ਗੁਣ ਖਾਨ, ਮਾਰੇ ਖਾਂ ਤੋਂ ਇਹ ਫਕੀਰ ਨੂੰ ਇਸ ਤਰ੍ਹਾਂ ਦਾ ਕਹਿੰਦਾ ਸੁਣ ਕੇ ਮਹਾਰਾਜ ਮੁਸ਼ਕਰਾ ਪਏ। ਦੇਖੋ ਉਬਾਰੇ ਕੀ ਦਸ਼ਾ, ਮਾਰੇ ਖਾਂ ਦੀ ਇਸ ਤਰ੍ਹਾਂ ਹਾਲਤ ਦੇਖ ਕੇ ਲੱਜਤ ਅਦਰਹਿਮਾਨ, ਅਦਰਹਿਮਾਨ ਫਕੀਰ ਤਾਂ ਬਹੁਤ ਸ਼ਰਮਸ਼ਾਰ ਹੋਇਆ ਹੈ। ਅਦਕ ਹਿਰਦੈ ਚਰ ਭਰ ਗਯੋ, ਹਿਰਦੇ ਵਿੱਚ ਕਹਿ ਸੱਚੋ ਸੱਚ ਸੁਣ ਕੇ ਵਾਰੇ ਖਾਨ ਤੋਂ ਹਿਰਦੇ ਸਰ ਮੱਚ ਗਿਆ ਹੈ। ਦੋਹਰਾ ਹਿਰਦੇ ਰਸਾਇਓ ਬੋਲਿਓ ਬਾਨੀ, ਹਿਰਦੇ ਵਿੱਚ ਗੁੱਸੇ ਹੋਇਆ ਤੇ ਇਸ ਤਰ੍ਹਾਂ ਕਹਿੰਦੇ ਫਕੀਰੇ ਬੋਲਿਆ ਫਿਰ, ਅੱਜ ਹੁਣ ਸਮਝਤ ਮਨ ਅਭਿਮਾਨੀ, ਅਜੇ ਵੀ ਕਹਿੰਦੇ ਮਨ ਦਾ ਮਾਨੀ ਹੈ ਵਾਰੇ ਖਾਨ ਦਾ ਸਮਝਾਇਆ ਹੋਇਆ ਸਮਝਦਾ ਨਹੀਂ। ਹਿੰਦੂ ਹੈ ਕੇ ਮੁਸਲਿਮ ਜੋ, ਮਹਾਰਾਜ ਨੂੰ ਕਹਿਣ ਲੱਗਿਆ ਮਹਾਰਾਜ ਜਿਹੜੇ ਤੁਸੀਂ ਆਪਣੇ ਆਪ ਨੂੰ ਹਿੰਦੂ ਮੰਨਦੇ ਹੋ ਕਿ ਮੁਸਲਮਾਨ ਮੰਨਦੇ ਹੋ, ਦੋਹਾਂ ਆਹੈ ਬਡੇਰੋ ਕੋ, ਇਹ ਵੀ ਦੱਸੋ ਖੋਲ ਕੇ ਵੀ ਦੋਹਾਂ ਵਿੱਚੋਂ ਵੱਡਾ ਕੌਣ ਹੈ, ਮੁਸਲਮਾਨ ਕੇ ਹਿੰਦੂ ਮਹਾਨ ਹੈ। ਮਤੋ ਕੌਣ ਸੋ ਤੁਮ ਨੈ ਧਾਰਾ, ਤੁਸੀਂ ਮਾਰਾ ਕਿਹਦਾ ਮਤ ਕਿਹਦਾ ਧਰਮ ਧਾਰਿਆ, ਹਿੰਦੂਆਂ ਦਾ ਕਿ ਮੁਸਲਮਾਨਾਂ ਦਾ ਮਤ ਧਰਮ। ਸਰਬ ਬਤਾਵ ਕਰ ਨਿਰਧਾਰਾ, ਤੁਸੀਂ ਮਾਰਨਾ ਨਿਰਣਾ ਕਰਕੇ ਸਾਰਾ ਮੈਨੂੰ ਦੱਸੋ ਵੀ ਅਸੀਂ ਆ ਇਸ ਦਾ ਮਤ ਧਾਰਿਆ, ਇਸ ਦਾ ਧਰਮ ਦੇ ਧਾਰਨੀ। ਹਾਂ ਜੀ, ਸ੍ਰੀ ਗੁਰ ਸੁਣ ਕੇ ਬਚਨ ਉਚਾਰੇ, ਅਬਦੁਲ ਰਹਿਮਾਨ ਫਕੀਰ ਤੋਂ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਹੇ। ਹਮਨੇ ਦੋਨੋ ਪੱਖ ਬਿਦਾਰੇ, ਕਹਿੰਦੇ ਉਹ ਫਕੀਰਾ ਸੀ ਤਾਂ ਦੋਹਾਂ ਪੱਖਾਂ ਨੂੰ ਨਾਸ ਕਰ ਦਿੱਤਾ ਹੈ। ਹਿੰਦੂ ਤੁਰਕ ਬਾਦ ਕੇ ਮਾਹੀ, ਹਿੰਦੂ ਤੇ ਮੁਸਲਮਾਨ ਐਵੇਂ ਝਗੜਿਆਂ ਵਿੱਚ ਪਏ ਹੈ। ਬਸੈ ਸ਼ੈਤਾਨ ਸ਼ਾਂਤ ਹੋਇਆ ਨਾਹੀ, ਇਹਨਾਂ ਦੇ ਹਿਰਦੇ ਵਿੱਚ ਕਹਿੰਦੇ ਸ਼ੈਤਾਨ ਸ਼ੈਤਾਨੀਆਂ ਵਸਦੀਆਂ, ਹਿਰਦੇ ਵਿੱਚ ਸ਼ਾਂਤੀ ਨਹੀਂ ਹੈ, ਭਟਕਦੇ ਆ ਦੋਵੇਂ ਹੀ। ਨਿਜ ਨਿਜ ਮਾਨ ਵਧਾਵਨ ਹੇਤਾ, ਆਪੋ ਆਪਣਾ ਮਾਨ ਸਤਿਕਾਰ ਵਧਾਉਣ ਵਾਸਤੇ, ਸਗਰੇ ਸਗਰੇ ਝਗੜ ਹੈ ਮੂਡ ਅਚੇਤਾ, ਸਾਰੇ ਮੁਸਲਮਾਨ ਹਿੰਦੂ ਆਪੋ ਝਗੜਦੇ ਹਨ, ਕਹਿੰਦੇ ਮੂਰਖ ਤੇ ਬੇਸਮਝ ਹਨ ਦੋਵੇਂ ਹੀ। ਤਿਨਕੇ ਸਿਰ ਜਮ ਡੰਡ ਲਗਾਈ, ਮਹਾਰਾਜ ਕਹਿੰਦੇ ਜਦੋਂ ਇਹਨਾਂ ਦੇ ਸਿਰ ਤੇ ਕਹਿੰਦੇ ਜਾਉਂਦਾ ਧੜਕਦੇ ਕਿ ਆ ਕੇ ਡੰਡਾ ਲੱਗਿਆ ਵੱਜਿਆ, ਦੁਐਤ ਵਿਖੇ ਉਰਜੇ ਦੁੱਖ ਪਾਏ, ਜਿਹੜੇ ਦੁਐਤ ਵਿੱਚ ਫਸੇ ਹੋਏ ਜਦੋਂ ਦੁੱਖ ਪਾਇਆ ਨਾ ਸੋਧਾ ਲੱਗਣ ਤੋਂ ਫਿਰ ਇਹਨਾਂ ਨੂੰ ਪਤਾ ਲੱਗੂਗਾ। ਸਤ ਨਾਮ ਉਰ ਤੇ ਬਿਸਰਾਏ, ਕਿਉਂਕਿ ਦੋਹਾਂ ਨੇ ਕਹਿੰਦੇ ਝਗੜਿਆਂ ਵਿੱਚ ਹੰਕਾਰ ਵਿੱਚ ਫਕਸ ਕੇ ਹਿਰਦੇ ਵਿੱਚੋਂ ਸਤਨਾਮ ਵਾਹਿਗੁਰੂ ਤਾਂ ਭੁਲਾਇਆ ਹੋਇਆ, ਸਤਿਗੁਰ ਮਿਲਿਓ ਨਾ ਸੋਝੀ ਆਏ, ਕਿਉਂਕਿ ਇਹਨਾਂ ਨੂੰ ਪੂਰਾ ਸਤਿਗੁਰੂ ਮਿਲਿਆ ਨੀ, ਜਿਸ ਕਰਕੇ ਸੋਝੀ ਸਮਝ ਇਹਨਾਂ ਨੂੰ ਆਈ ਨੀ ਦੋਹਾਂ ਨੂੰ। ਇੱਕ ਜਰਾਹ ਹੋਤ ਹੈ ਸਿਆਣੇ, ਮਹਾਰਾਜ ਕਹਿੰਦੇ ਉਹ ਅਬਦੁਲ ਰਹਿਮਾਨ ਇੱਕ ਜਿਹੜਾ ਜਰਾਹ ਹੈ, ਸਰੀਰ ਦੀ ਚੀਰ ਫਾੜ ਕਰਨ ਵਾਲਾ, ਜਾਣੀ ਆਪਰੇਸ਼ਨ ਕਰਨ ਵਾਲਾ ਸਿਆਣਾ ਹੁੰਦਾ। ਅਸਤ ਘਾਵ ਕੇ ਭਗਨ ਸੁਜਾਨੇ, ਜਿਹੜਾ ਆਪਰੇਸ਼ਨ ਕਰਨ ਵਾਲਾ ਹੁੰਦਾ ਹਕੀਮ, ਕਹਿੰਦੇ ਉਹ ਜਿਹੜੀ ਹੱਡੀ ਟੁੱਟੀ ਹੁੰਦੀ ਹੈ ਉਹਦੇ ਉਹ ਜਿਹੜਾ ਕੋਈ ਅੰਦਰ ਫੱਟ ਹੁੰਦਾ ਟੁੱਟੀ ਕਰਕੇ ਘਾਵ ਜ਼ਖਮ ਜਿਹਾ ਹੁੰਦਾ ਉਹਨੂੰ ਉਹ ਜਾਣਦਾ ਹੁੰਦਾ ਸਿਆਣਾ। ਪੂਰਬ ਵਹਿਰ ਨਿਕਾਸੈ ਹਤਾਹੀ, ਜਿਹੜਾ ਸਿਆਣਾ ਕਹਿੰਦੇ ਹਕੀਮ ਹੁੰਦਾ ਹੈ ਆਪਰੇਸ਼ਨ ਕਰਨ ਵਾਲਾ, ਸਭ ਤੋਂ ਪਹਿਲਾਂ ਜਿਹੜੀ ਟੁੱਟੀ ਜਿਹੀ ਹੱਡੀ ਹੁੰਦੀ ਉਹਨੂੰ ਉਹ ਬਾਹਰ ਕੱਢ ਦਿੰਦਾ ਹੈ। ਚਰਮ ਘਾਵ ਕੋ ਬਹਰ ਮਿਲਾਹੀ, ਉਦੋਂ ਬਾਅਦ ਕਹਿੰਦੇ ਮੱਲਮ ਜੀ ਲਾ ਲਾ ਕੇ ਦਵਾਈਆਂ ਨਾਲ ਗੋਲੀਆਂ ਨਾਲ ਉਹ ਜਿਹੜਾ ਉੱਪਰ ਮਾਸ ਜਾ ਹੈ ਉਹਦਾ ਜਖਮ ਜਾ ਮਿਲਾ ਦਿੰਦਾ ਹੈ, ਫੱਟ ਮਿਲਾ ਦਿੰਦਾ ਹੈ। ਇੱਕ ਕੱਚੇ ਹਿਕਮਤ ਲੱਗ ਜਾਣਤ, ਕੱਚੇ ਵੈਦ ਹੁੰਦੇ ਹੈ, ਮਾੜੀ ਮੋਟੀ ਜੀ ਹਕੀਮੀ ਕਰਨੀ ਜਾਣਦੇ ਹੁੰਦੇ। ਭਗਨ ਅਸਤਕੋ ਨਹੀਂ ਪਛਾਣਤ, ਇਹਦੇ ਅੰਦਰ ਹੱਡੀ ਟੁੱਟੀ ਹੋਈ ਹੈ ਤੇ ਉਹ ਸਮਝੇ ਪਛਾਣਦੇ ਨਹੀਂ। ਆਮਿਕ ਘਾਉ ਸੁਦੇਹ ਮਿਲਾਏ, ਜਿਹੜਾ ਮਾਸ ਵਿੱਚ ਜ਼ਖਮ ਲੱਗਿਆ ਫਟ ਜਾ ਲੱਗਿਆ, ਮੱਲਮ ਪੱਟੀ ਜੀ ਲਾ ਲਾ ਕੇ ਉਹਨੂੰ ਉਪਰੋਂ ਮਿਲਾ ਦਿੰਦੇ, ਰਾਜੀ ਕਰ ਦਿੰਦੇ। ਰਹਿ ਬਿਕਾਰ ਨਸੂਰ ਸਦਾਏ, ਅੰਦਰ ਕਹਿੰਦੇ ਜਿਹੜੀ ਉਹ ਹੱਡੀ ਟੁੱਟੀ ਦਾ ਨਸੂਰ ਜਾ ਹਮੇਸ਼ਾ ਬਣਿਆ ਰਹਿੰਦਾ ਅੰਦਰੋਂ, ਕਹਿੰਦੇ ਉਹ ਫਿਰ ਉਵੇਂ ਰਾਂਦ ਜੀ ਉਹ ਪੂ ਪਾਕ ਜੀ ਨਿਕਲਦੀ ਰਹਿੰਦੀ। ਜਿਸ ਜ਼ਖਮ ਵਿੱਚੋਂ ਉਹ ਪੂ ਪਾਕ ਜੀ ਰਹਿੰਦੇ ਨੇ ਉਹਨੂੰ ਕਹਿੰਦੇ ਵੀ ਨਸੂਰ ਹੋਇਆ ਹੋਇਆ ਹੈ। ਇਸ ਤਰ੍ਹਾਂ ਕਹਿੰਦੇ ਅੰਦਰ ਨਸੂਰ ਦਾ ਵਿਕਾਰ ਰਹਿ ਜਾਂਦਾ, ਪੂ ਪਾਕ ਜੀ ਚਲਦੀ ਰਹਿੰਦੀ ਹੈ। ਇੱਕ ਸਤਿਗੁਰ ਮੋਹ ਹੰਕਾਰ, ਇਸੇ ਤਰ੍ਹਾਂ ਇੱਕ ਕਹਿੰਦੇ ਸਤਿਗੁਰੂ ਰੂਪੀ ਵੈਦ ਹੁੰਦੇ ਆ ਸਿਆਣੇ, ਜਿਹੜਾ ਮੋਹ ਤੇ ਹੰਕਾਰ ਹੈ। ਪ੍ਰਿਥਮੇ ਖੋਵੈ ਸਰਬ ਵਿਕਾਰ, ਸਭ ਤੋਂ ਪਹਿਲਾਂ ਇਹ ਜਿਹੜਾ ਮੋਹ ਰੂਪੀ ਤੇ ਹੰਕਾਰ ਰੂਪੀ ਵਿਕਾਰ, ਇਹਨੂੰ ਕਹਿੰਦੇ ਉਹ ਗੋਂਦੇ ਉਹਨੂੰ ਖਤਮ ਕਰਦੇ ਹੈ। ਪਹਰੋ ਦੇ ਆਤਮ ਉਪਦੇਸ਼ਾ, ਉਸ ਤੋਂ ਬਾਅਦ ਉਹਨੂੰ ਆਪਣਾ ਆਤਮਾ ਕੀ ਹੈ ਪਰਮਾਤਮਾ ਕੀ ਦਾ ਉਪਦੇਸ਼ ਦਿੰਦੇ। ਤਿੰਨ ਹੈ ਨਾ ਹੋਇਆ ਭਾਵ ਪੀਰਾ ਲੇਸ਼ਾ, ਉਹਨਾਂ ਨੂੰ ਕਹਿੰਦੇ ਜਿਹੜੇ ਜਗਿਆਸੂ ਹੈ ਰੋਗੀ, ਉਹਨਾਂ ਨੂੰ ਸੰਸਾਰ ਦੀ ਥੋੜੇ ਮਾਤਰ ਵੀ ਪੀਰਾ ਨਹੀਂ ਹੁੰਦੀ ਜਨਮ ਮਰਨ ਦੀ। ਇੱਕ ਕਾਚੇ ਗੁਰ ਹੋਇਆ ਜਗ ਮਾਹੀ, ਇੱਕ ਵੀ ਸੰਸਾਰ ਦੇ ਵਿੱਚ ਕੱਚੇ ਪਿੱਲੇ ਵੀ ਗੁਰੂ ਹੁੰਦੇ। ਮਨ ਵਿਕਾਰ ਸੇ ਨਾਸਹ ਨਾਹੀ, ਜਿਹੜਾ ਕੋਈ ਜਗਿਆਸੂ ਉਹਨਾਂ ਕੋਲ ਰੋਗੀ ਚੱਲ ਕੇ ਮਨ ਦੇ ਵਿਕਾਰਾਂ ਨੂੰ ਉਹ ਨਾਸ ਨਹੀਂ ਕਰਦੇ। ਦੇ ਉਪਦੇਸ਼ ਚਾਹੇ ਗਤ ਦੇ, ਆਪਣਾ ਉਪਦੇਸ਼ ਦੇ ਕੇ ਉਹਨਾਂ ਦੀ ਉਹਨਾਂ ਨੂੰ ਕਲਿਆਣ ਮੁਕਤੀ ਦਿਆ ਚਾਹੁੰਦੇ। ਮਾਨ ਆਦਿਕ ਤੇ ਦੁੱਖ ਹੋਇਆ ਤੇ, ਉਹਨਾਂ ਨੂੰ ਕਹਿੰਦੇ ਫਿਰ ਮਾਨ ਆਦਿਕ ਹੋ ਜਾਂਦਾ, ਉਹਦੇ ਕਰਕੇ ਉਹ ਦੁਖੀ ਹੁੰਦੇ। ਹੰਕਾਰੀ ਹੰਕਾਰ ਕਰਕੇ ਜਦੋਂ ਕੋਈ ਨਿਰਾਦਰ ਕਰ ਦਿੰਦਾ ਫਿਰ ਦੁਖੀ ਹੁੰਦੇ। ਤੁਮਕੋ ਮਿਲਿਓ ਗੁਰੂ ਕੋ ਕਾਚਾ, ਇਸ ਕਰਕੇ ਉਹ ਫਕੀਰਾ ਸੱਚ ਤਾਂ ਇਹ ਹੈ ਤੈਨੂੰ ਕੋਈ ਕੱਚਾ ਪਿੱਲਾ ਗੁਰੂ ਜਾ ਮਿਲ ਗਿਆ। ਨਹੀਂ ਲਿਖਾਇਓ ਰੂਪ ਸੁਸਾਚਾ, ਇਸ ਕਰਕੇ ਤੈਨੂੰ ਜਿਹੜਾ ਅਸਲੀ ਸੱਚਾ ਸਰੂਪ ਹੈ ਉਹਨੇ ਜਨਾਇਆ ਲਿਖਾਇਆ ਨਹੀਂ। ਫਸੇ ਮਾਨ ਮਹਿ ਪੱਖਿਆ ਕਰੇ ਹੀ, ਐਵੇਂ ਕਹਿੰਦੇ ਹੰਕਾਰ ਵਿੱਚ ਫਰੇ ਹੋਏ ਇੱਕ ਦੂਸਰੇ ਦਾ ਪੱਖ ਜਾ ਕਰਦੇ ਧੜੇ ਜੇ ਬੰਦੇ। ਆਪਣੋ ਰੂਪ ਪਛਾਣੈ ਦਹੀ, ਆਪਣਾ ਜਿਹੜਾ ਸਵੈ ਸਰੂਪ ਹੈ ਉਹਨੂੰ ਕਹਿੰਦੇ ਪਛਾਣਦੇ ਹੀ ਨਹੀਂ ਇਹ ਦੋਵੇਂ। ਦੋਹਰਾ ਸੇਖ ਕਹੇ ਨਾਨਕ ਤਪਾ, ਉਸ ਵੇਲੇ ਜਿਹੜੇ ਅਤਰੇ ਮਿਹਰਬਾਨ ਸੇਖ ਕਹਿਣ ਲੱਗਿਆ ਹੇ ਗੁਰੂ ਨਾਨਕ ਸਾਹਿਬ ਤਪਾ ਜੀ, ਕਿਤੇ ਕ ਤੂੰ ਅਧਕਾਏ, ਕਹਿੰਦੇ ਕਿਤਨਾ ਕ ਮਹਾਨ ਵੱਡਾ ਹੈ, ਨਦਰ ਤਰੇ ਆਨਤ ਨਹੀਂ, ਸਾਡੇ ਵਰਗੇ ਫਕੀਰਾਂ ਨੂੰ ਨਾ ਹਿੰਦੂ ਤੇ ਮੁਸਲਮਾਨਾਂ ਨੂੰ ਆਖਦੇ ਹੇਠ ਨਿਗਾਹ ਹੇਠ ਹੀ ਨਹੀਂ ਤੂੰ ਲਿਆਉਂਦਾ। ਦੋਨੋ ਪੱਖ ਗਵਾਏ, ਨਾ ਪੱਖਾਂ ਨੂੰ ਤੂੰ ਗਵਾਤਾ, ਦੋਹਾਂ ਧੜਿਆਂ ਨੂੰ ਤੂੰ ਛੱਡਤਾ ਹੈ। ਚੌਪਈ ਸ੍ਰੀ ਗੁਰ ਬੋਲੇ ਨਜ਼ਰ ਸਦੂਰ, ਗੁਰੂ ਮਹਾਰਾਜ ਕਹਿੰਦੇ ਉਹ ਫਕੀਰ ਸਾਡੀ ਜਿਹੜੀ ਨਿਗਾਹ ਬਹੁਤ ਦੂਰ ਹੈ, ਅਕਾਲ ਪੁਰਖ ਤੇ ਨਿਗਾਹ ਲੱਗੀ ਹੋਈ ਹੈ। ਇੱਕ ਅਕਾਲ ਕੇ ਰਹਿ ਹਦੂਰ, ਇੱਕੋ ਅਕਾਲ ਪੁਰਖ ਉਹਦੀ ਹਜ਼ੂਰੀ ਵੀ ਸਾਡੀ ਨਿਗਾਹ ਲੱਗੀ ਰਹਿੰਦੀ ਹੈ। ਸੁਣ ਹੋ ਸੇਖ ਇਹ ਨੀਕੀ ਬਾਤ, ਮਹਾਰਾਜ ਕਹਿੰਦੇ ਉਹ ਅਬਦ ਰਹਿਮਾਨ ਸੇਖ ਸੋਹਣੀ ਚੰਗੀ ਗੱਲ ਹੈ। ਆਪਾ ਖੋਏ ਕੀਓ ਮਨ ਸ਼ਾਂਤ, ਇਹਨਾਂ ਨੇ ਆਪਾ ਪਾ ਗੁਆਇਆ ਤੇ ਮਨ ਨੂੰ ਸ਼ਾਂਤ ਕੀਤਾ, ਇਹ ਹੈ ਵਧੀਆ ਗੱਲ। ਤਿੰਨਹੀ ਏਕ ਨਿਰੰਜਨ ਪਾਇਆ, ਉਹਨਾਂ ਨੇ ਇੱਕੋ ਇੱਕ ਜਿਹੜਾ ਮਾਇਆ ਦੀ ਕਾਲਖ ਤੋਂ ਰਹਿਤ ਸ਼ੁਰੂ ਸਰੂਪ ਹੈ ਉਹਨੂੰ ਪ੍ਰਾਪਤ ਕੀਤਾ ਹੈ। ਨਾਮ ਜਪਤ ਜਿਨ ਆਪ ਗਵਾਇਆ, ਜਿਹਨਾਂ ਨੇ ਨਾਮ ਜਪ ਕੇ ਆਪਾ ਭਾਵ ਗਵਾਇਆ ਉਹ ਪ੍ਰਮਾਣਿਕ ਚੰਗੇ ਹੈ। ਖਾਲਕ ਏਕੈ ਖਲਕ ਬਣਾਈ, ਜਿਹੜਾ ਖਾਲਕ ਹੈ ਉਹ ਵੀ ਇੱਕ ਹੈ, ਉਸੇ ਨੇ ਇਹ ਖਲਕਤ ਬਣਾਈ। ਜਿਹੜਾ ਖਾਲਕ ਸ੍ਰਿਸ਼ਟੀ ਦਾ ਮਾਲਕ ਹੈ ਉਹ ਖਾਲਕ ਹੈ ਉਹਦਾ ਨਾਂ, ਤੇ ਜਿਹੜੀ ਖਾਲਕ ਹੈ ਸ੍ਰਿਸ਼ਟੀ ਹੈ ਉਹ ਇੱਕੋ ਹੀ ਮਾਲਕ ਹੈ, ਉਸੇ ਨੇ ਸ੍ਰਿਸ਼ਟੀ ਬਣਾਈ ਹੈ। ਭਲਾ ਜੋ ਬੁਰਾ ਨੀਚ ਉਚਤਾਈ, ਹਾਏ ਸ੍ਰਿਸ਼ਟੀ ਵਿੱਚ ਕੋਈ ਚੰਗਾ ਹੈ ਕੋਈ ਬੁਰਾ ਹੈ, ਕੋਈ ਉੱਚਾ ਹੈ ਕੋਈ ਨੀਵੇਂ, ਤਾਂ ਹੀ ਹੈ। ਨਹੀਂ ਆਪ ਤੇ ਕੋਊ ਭਇਓ, ਹੋਏ ਕਹਿੰਦੇ ਆਪਣੇ ਆਪ ਤਾਂ ਨੀ ਕੋਈ ਹੋਇਆ ਉੱਚਾ ਨੀਵਾਂ ਚੰਗਾ ਮੰਦਾ, ਤੋ ਸਭ ਹੋਏ ਜੋ ਨਿਰਮਯੋ, ਹੋਵੇਂ ਸਾਰੇ ਹੋਏ ਜਿਵੇਂ ਉਹਨੇ ਪੈਦਾ ਕੀਤੇ ਹਨ। ਅਸ ਕਹਿ ਕਿਰਪਾ ਦ੍ਰਿਸ਼ਟ ਕੋ ਦੇਖੀ, ਇਸ ਤਰ੍ਹਾਂ ਕਹਿ ਕੇ ਮਹਾਰਾਜ ਮੇਰ ਭਰੀ ਨਿਗਾਹ ਨਾਲ ਆਪਦੇ ਰਹਿਮਾਨ ਵੱਲੀ ਦੇਖਿਆ। ਕੀਨੋ ਦੂਰ ਹੰਕਾਰ ਵਿਸੇਖੀ, ਵਿਸ਼ੇਸ਼ ਕਰਕੇ ਜਿਹੜਾ ਫਕੀਰ ਪੁਣੇ ਦਾ ਇਹਨੂੰ ਹੰਕਾਰ ਜਿਹਾ ਸੀ ਉਹ ਸਾਰਾ ਹੀ ਦੂਰ ਕਰ ਦਿੱਤਾ ਹੈ। ਦੋਹਰਾ ਆਦਰ ਮਾਨ ਸੁਨ ਕਾਨ ਇਵ, ਗੁਰੂ ਮਹਾਰਾਜ ਦੇ ਜਿਹੜੇ ਐਸੇ ਬਚਨ ਹੈ ਅਦਰੇ ਮਹਿਰਾ ਮਾਨ ਨੇ ਕੰਨਾਂ ਵੀ ਸੁਣ ਕੇ ਜਾਣੀ ਧਿਆਨ ਨਾਲ ਸੁਣ ਕੇ, ਘਨੋ ਦੀਨ ਮਨ ਹੋਏ, ਮਨ ਦੇ ਵਿੱਚ ਬਹੁਤ ਹੀ ਆਇਨ ਮਾਣਾ ਜਿਹਾ ਹੋ ਗਿਆ ਹੈ। ਚਰਨ ਗਹੇ ਦੁਆ ਹਾਥ ਸੋ, ਫੇਰ ਕੀ ਹੈ ਦੋਵਾਂ ਹੱਥਾਂ ਨਾਲ ਮਹਾਰਾਜ ਦੇ ਚਰਨ ਜਾ ਫੜੇ ਇਸ ਫਕੀਰ ਨੇ। ਬੇਨਤੀ ਬਹੁਰ ਬਗੋਏ, ਉਸ ਤੋਂ ਬਾਅਦ ਬਹੁਤ ਬੇਨਤੀ ਰੂਪ ਵਿੱਚ ਬਚਨ ਕਹਿਣ ਲੱਗਿਆ ਹੈ। ਚੌਪਈ ਤਪਾ ਬਖਸ਼ੀਏ ਖਤਾ ਹਮਾਰੀ, ਇਹ ਗੁਰੂ ਨਾਨਕ ਸਾਹਿਬ ਤਪਾ ਜੀ ਮੇਰੀ ਗਲਤੀ ਭੁੱਲ ਮਾਫ਼ ਕਰ ਦਈਏ। ਨਿੰਦਾ ਹਮ ਨਾ ਭੂਲ ਉਚਾਰੀ, ਐਵੇਂ ਭੁੱਲ ਕੇ ਮਾਰਾ ਮੈਂ ਤੁਹਾਡੀ ਨਿੰਦਾ ਦੇ ਸੰਬੰਧ ਵਿੱਚ ਬਚਨ ਨਿੰਦਾ ਕਹਿ ਕਰ ਦਿੱਤੀ। ਪੂਰਬ ਭੇਦ ਨਾ ਜਾਣਿਓ ਤੇਰਾ, ਇਹ ਗੁਰੂ ਨਾਨਕ ਸਾਹਿਬ ਤੁਹਾਡਾ ਪਹਿਲਾਂ ਮੈਂ ਭੇਦ ਨਹੀਂ ਜਾਣਿਆ। ਅਫਵਲ ਗੁਣ ਹੈ ਕਰੋ ਅਬ ਮੇਰਾ, ਮੇਰਾ ਮਾਰਾ ਜਿਹੜਾ ਗੁਨਾ ਉਹ ਸਾਰਾ ਮਾਫ਼ ਕਰ ਦਿਓ ਬਖਸ਼ ਦਿਓ ਜੀ। ਸੁਣ ਕੇ ਬੋਲਿਓ ਤਬੈ ਅਵਾਰਾ, ਉਸੇ ਵੇਲੇ ਜਿਹੜਾ ਵਾਰੇ ਖਾਂ ਇਹੋ ਜਿਹੇ ਬਚਨ ਇਹ ਫਕੀਰ ਨੂੰ ਬੋਲਦਾ ਸੁਣ ਕੇ ਫਿਰ ਇਹ ਬੋਲ ਪਿਆ। ਤਪਾ ਉਠਾਵੋ ਤੂੰ ਜੇ ਉਚਾਰਾ, ਤੂੰ ਬਈ ਜਿਹੜਾ ਕਹਿੰਦਾ ਸੀ ਗੁਰੂ ਨਾਨਕ ਤਪਾ ਜਦੋਂ ਕਿਤੇ ਮਿਲਿਆ ਮੈਂ ਮਿਲਿਆ ਉਹਨਾਂ ਨੂੰ ਉਠਾ ਦਿਆਂਗਾ। ਅਬ ਕਿਉਂ ਨਹਿ ਤੁਮ ਦੇਤ ਉਠਾਈ, ਹੁਣ ਗੁਰੂ ਨਾਨਕ ਸਾਹਿਬ ਤੇਰੇ ਕੋਲ ਆਏ ਬੈਠੇ ਹੈ, ਹੁਣ ਕਿਉਂ ਚਰਨ ਜੇ ਫੜਦਾ, ਹੁਣ ਉਠਾ ਕੇ ਕਿਉਂ ਨੂੰ ਇਹਨਾਂ ਨੂੰ ਚਾਤੂਰ ਕਰਦਾ ਹੈ। ਮਿਲ ਜੇ ਕੋ ਹੈ ਗਰੀਬ ਨਿਵਾਈ, ਜਿਸ ਗੁਰੂ ਨਾਨਕ ਤੂੰ ਮਿਲ ਕੇ ਮੈਂ ਗਰਦਨ ਜੀ ਨੀ ਮੱਥੇ ਡੇਗ ਡੇਗ ਗਿਆ, ਕੱਲ ਤੂੰ ਕਹਿੰਦਾ ਮੈਂ ਉਠਾ ਦਿਆਂਗਾ ਭਜਾ ਦੇ, ਹੁਣ ਭਜਾ ਦੇ ਇਹਨਾਂ ਨੂੰ। ਬਾਤ ਸਮਝ ਕਰ ਕਹਿਣੀ ਭਲੀ, ਉਹ ਫਕੀਰਾ ਜਿਹੜੀ ਗੱਲ ਬਾਤ ਸਮਝ ਕੇ ਕਹਿਣੀ ਚੰਗੀ ਹੁੰਦੀ ਹੈ। ਕਿਸ ਬਿਦ ਕੀਟੀ ਗਿਰ ਕੋ ਲਿਲੀ, ਤੂੰ ਸਮਝਦਾ ਨਹੀਂ ਵੀ ਜਿਹੜਾ ਕੋਈ ਇੱਕ ਪਹਾੜ ਹੋਵੇ ਦੂਜੇ ਪਾਸੇ ਨਿੱਕੀ ਜੀ ਕੀੜੀ ਹੋਵੇ, ਪਹਾੜ ਨੂੰ ਜਿਹੜੀ ਕੀੜੀ ਭਲਾ ਕਿਵੇਂ ਆਪਣੇ ਮੂੰਹ ਰਾਹੀਂ ਨੰਗਰ ਨਗਾ ਸਕਦੀ ਹੈ। ਰਬ ਸਮਾਨ ਕਿਉਂ ਹੋਏ ਟਟਾਨੋ, ਉਹ ਫਕੀਰਾ ਸਮਝ ਸੂਰਜ ਦੇ ਸਮਾਨ ਜਿਹੜਾ ਇੱਕ ਨਿੱਕਾ ਜਿਹਾ ਟਟਾਣਾ ਭਲਾ ਕਿਵੇਂ ਬਰਾਬਰ ਹੋ ਸਕਦਾ ਹੈ। ਇਤੋਂ ਭੇਦ ਨਿਜ ਮਾਹੇ ਪਛਾਨੋ, ਆਪਣੇ ਵਿੱਚ ਤੇ ਗੁਰੂ ਨਾਨਕ ਵਿੱਚ ਕਹਿੰਦੇ ਆਪਣਾ ਇੰਨਾ ਫਰਕ ਤੂੰ ਜਾਣ, ਇੱਕ ਟਟਾਣੇ ਵਰਗਾ ਕੀੜੀ ਵਰਗਾ ਉਧਰ ਪਹਾੜ ਹੈ ਤੇ ਸੂਰਜ ਦੇ ਤੁਲਾ ਗੁਰੂ ਨਾਨਕ ਸਾਹਿਬ। ਦੋਹਰਾ ਆਦਰ ਮਾਨ ਕਹਿ ਪ੍ਰਥਮ ਮੈਂ, ਉਸ ਵੇਲੇ ਢਿੱਲਾ ਜਾ ਹੋ ਕੇ ਕਹਿਣ ਲੱਗਿਆ ਵੀ ਉਹ ਵਾਰੇ ਖਾਂ ਮੈਂ ਤਾਂ ਇਸ ਤਰ੍ਹਾਂ ਸਮਝ ਕੇ, ਉਸ ਜਾਣਿਓ ਮਨ ਮਾਹੇ, ਤੇਰੇ ਕਹਿਣ ਕਰਕੇ ਮਨ ਵਿੱਚ ਇਸ ਤਰ੍ਹਾਂ ਦਾ ਜਾਣ ਲਿਆ ਸੀ। ਪੁੱਤ ਪ੍ਰਸਤ ਕੋ ਹਿੰਦੂ ਹੈ, ਕੋਈ ਹਿੰਦੂ ਕਹਿੰਦੇ ਆ ਪੱਥਰਾਂ ਦੀ ਪੂਜਾ ਕਰਨ ਵਾਲਾ ਹੋਣਾ, ਜਿਨਕੇ ਸਮ ਇਹ ਨਾ, ਇਹ ਵਾਰੇ ਖਾਂ ਹੁਣ ਜਦੋਂ ਦਰਸ਼ਨ ਕੀਤੇ ਬਚਨ ਸੁਣੇ ਹੈ ਤੇ ਉਹਨਾਂ ਵਰਗਾ ਤਾਂ ਨੀ ਹੈ, ਪੱਥਰ ਪੂਜ ਹਿੰਦੂ ਤਾਂ ਨੀ, ਇਹ ਤਾਂ ਗੁਰੂ ਨਾਨਕ ਬਈ ਪਰਮੇਸ਼ਰ ਖੁਦਾ ਹੀ ਹੈ। ਚੌਪਈ ਹਿੰਦੂ ਤੁਰਕ ਤੇ ਅਹੈ ਨਿਰਾਲਾ, ਇਹ ਗੁਰੂ ਨਾਨਕ ਸਾਹਿਬ ਤਾਂ ਮੁਸਲਮਾਨਾਂ ਹਿੰਦੂਆਂ ਤੋਂ ਵੱਖਰਾ ਹੀ ਹੈ, ਨਿਰਲੇਪ ਹੀ ਹੈ। ਸ੍ਰੀ ਨਾਨਕ ਇਸ ਮਤੋ ਵਿਸਾਲਾ, ਗੁਰੂ ਨਾਨਕ ਸਾਹਿਬ ਦਾ ਜਿਹੜਾ ਮਤ ਮਤਾਂਤ ਤਾਂ ਬਹੁਤ ਉੱਜਲ ਤੇ ਮਹਾਨ ਹੈ। ਇਨਕੀ ਕੌਣ ਕਰੇ ਸਮਤਾ, ਵਾਰੇ ਖਾਏ ਗੁਰੂ ਨਾਨਕ ਦੀ ਬਰਾਬਰੀ ਭਲਾ ਕੌਣ ਕੋਈ ਕਰ ਸਕਦਾ ਹੈ। ਮਿਲੇ ਜਬੈ ਤਬ ਹੀ ਸੁਧ ਪਾਈ, ਹੁਣ ਵੀ ਜਦੋਂ ਮਿਲੇ ਹੈ ਤਾਂ ਹੀ ਮੈਂ ਖਬਰ ਪਾਈ ਹੈ ਵੀ ਗੁਰੂ ਨਾਨਕ ਸਭ ਤੋਂ ਮਹਾਨ ਹੈ। ਤੇ ਢਿੱਗ ਬ੍ਰਿੰਦ ਹੁਤੇ ਨਰ ਜੇਊ, ਇਹ ਫਕੀਰ ਦੇ ਕੋਲ ਜਿਹੜੇ ਹੋਰ ਵੀਰੇ ਸਿੱਖ ਸੇਵਕ ਬੇਅੰਤ ਸੀ, ਚਰਨ ਕਮਲ ਬੰਦਤ ਭੇ ਤੇਊ, ਉਹ ਵੀ ਸਾਰੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਕਮਲਾਂ ਨੂੰ ਮੱਥੇ ਟੇਕ ਛੇਕਣ ਲੱਗ ਪਏ। ਸ੍ਰੀ ਗੁਰ ਭਾਨਿਓ ਖੁਦਾਏ ਜੇ ਪਿਆਰੇ, ਗੁਰੂ ਮਹਾਰਾਜ ਕਹਿਣ ਲੱਗੇ ਵੀ ਜਿਹੜੇ ਖੁਦਾ ਦੇ ਪਿਆਰੇ ਹੈ, ਖੌਫ ਖੁਦਾਏ ਸੁਰ ਮੈਂ ਧਾਰੇ, ਉਹ ਆਪਣੇ ਹਿਰਦੇ ਵਿੱਚ ਖੁਦਾ ਦਾ ਜਿਹੜਾ ਖੌਫ ਹੈ ਡਰ ਪਿਆ ਦੇਵੇ ਧਾਰ ਕੇ ਰੱਖਦੇ। ਕਬ ਹੈ ਗਾਫਲੀ ਭੂਲ ਨ ਕਰ ਹੈ, ਦੇਵੀ ਕਹਿੰਦੇ ਭੁੱਲ ਕੇ ਗਾਫਲਤਾ ਹੀ ਨੀ ਉਹ ਕਰਦੇ। ਇਸ ਦਿਨ ਉਰ ਮੈਂ ਡਰ ਕੋ ਧਰ ਹੈ, ਰਾਤ ਹੋਏ ਦਿਨ ਹੋਵੇ ਖੁਦਾ ਦਾ ਜਿਹੜਾ ਪਿਆ ਦੇਵੇ ਡਰ ਹਿਰਦੇ ਵਿੱਚ ਧਾਰ ਹੀ ਰੱਖਦੇ, ਖੁਦਾ ਤੋਂ ਡਰਦੇ ਰਹਿੰਦੇ। ਸਿਮਰਨ ਪ੍ਰੇਮ ਭਗਤ ਮਹਿਰਾਤੇ, ਹਮੇਸ਼ਾ ਜਿਹੜਾ ਵਾਹਿਗੁਰੂ ਦਾ ਸਿਮਰਨ ਹੈ ਉਹਦੇ ਵਿੱਚ ਰਤੇ ਰਹਿੰਦੇ। ਉੱਚਤਾ ਪਾਏ ਨੀਚ ਹੋਏ ਜਾਤੇ, ਉੱਚ ਪਦਵੀ ਪ੍ਰਾਪਤ ਕਰਕੇ ਫਿਰ ਵੀ ਬਹੁਤ ਕਹਿੰਦੇ ਨੀਵੇਂ ਹੋ ਜਾਂਦੇ, ਸਾਰਿਆਂ ਦੀ ਚਰਨ ਧੂੜ ਬਣ ਕੇ ਰਹਿੰਦੇ। ਦੋਹਰਾ ਓ ਮਿਲ ਕੇ ਹਰ ਖਾਏਗਾ, ਹਰ ਖਾਏ ਔਰ ਇਸ ਤਰ੍ਹਾਂ ਮਹਾਰਾਜ ਨੂੰ ਮਿਲ ਜੁੜ ਕੇ ਹਿਰਦੇ ਵਿੱਚ ਅਬਦੁਲ ਰਹਿਮਾਨ ਫਕੀਰ ਬਹੁਤ ਖੁਸ਼ ਹੋਇਆ। ਕਾਤਬ ਅਦਰਹਿਮਾਨ ਫਿਰ ਆਪਣੇ ਅਸਥਾਨ ਵੱਲ ਨੂੰ ਜਿਹੜੇ ਅਬਦੁਲ ਰਹਿਮਾਨ ਵਾਪਸ ਚਲੇ ਆ ਗਿਆ। ਸ੍ਰੀ ਗੁਰ ਕੇਰ ਸਮੀਪ ਹੋਏ, ਗੁਰੂ ਮਹਾਰਾਜ ਦੇ ਬਹੁਤ ਹੀ ਨੇੜੇ ਹੋ ਕੇ ਕਹਿਓ ਉਬਾਰੇ ਖਾਨ, ਉਬਾਰੇ ਖਾਨ ਨੇ ਇਸ ਤਰ੍ਹਾਂ ਕਿਹਾ ਚੌਪਈ ਕਿਰਪਾ ਨਿਧਾਨ ਭਾਉ ਕੇ ਪਿਆਰੇ, ਹੇ ਕਿਰਪਾ ਦੇ ਖਜ਼ਾਨਾ ਹੇ ਪ੍ਰੇਮ ਦੇ ਪਿਆਰੇ ਸਤਿਗੁਰੂ, ਗੰਜਨ ਗਰਭ ਸੁਮੁਕਤ ਉਦਾਰੇ, ਕਾਰ ਨੂੰ ਨਾਸ ਕਰਨ ਵਾਲੇ ਮੁਕਤੀ ਦੇਣ ਵਾਸਤੇ ਬਹੁਤ ਸ੍ਰੇਸ਼ਟ ਸਖੀ ਦਾਤੇ, ਪਾਇਨ ਸੋ ਪਾਵਨ ਮਮਤਾ ਮੂਲ, ਹੇ ਗੁਰੂ ਨਾਨਕ ਸਾਹਿਬ ਆਪਣੇ ਚਰਨਾਂ ਨੂੰ ਪਾ ਕੇ ਮੇਰੇ ਘਰ ਨੂੰ ਜਿਹੜਾ ਪਵਿੱਤਰ ਹੈ ਕਰੋ ਆਪ ਨਿਸ ਭੀ ਬਿਸਰਾਮ, ਆ ਮਹਾਰਾਜ ਰਾਤ ਨੂੰ ਮੇਰੇ ਘਰ ਦੇ ਵਿੱਚ ਵੀ ਵਿਸਰਾਮ ਕਰੋ। ਸੁਣ ਕੇ ਬੇਨਤੀ ਡੇਰਾ ਕੀਨਾ, ਗੁਰੂ ਮਹਾਰਾਜ ਨੇ ਉਬਾਰੇ ਖਾਨ ਦੀ ਬੇਨਤੀ ਸੁਣ ਕੇ ਦੇ ਘਰੇ ਜਾ ਡੇਰਾ ਕੀਤਾ। ਸ਼ੁਭ ਸਥਾਨ ਪ੍ਰਭ ਕੋ ਆਸੀਨਾ, ਗੁਰੂ ਮਹਾਰਾਜ ਨੂੰ ਬਰਾਜਨ ਵਾਸਤੇ ਨੇ ਚੰਗਾ ਸੋਹਣਾ ਸਥਾਨ ਦਿੱਤਾ ਹੈ। ਤਿਜ ਬੁਲਵਾਏ ਬਣਾਏ ਆਹਾਰਾ, ਪੂਰੇ ਮੁਸਲਮਾਨਾਂ ਦੇ ਘਰ ਦਾ ਜਾਮਾ ਸੀ, ਇਸ ਕਰਕੇ ਬ੍ਰਾਹਮਣ ਨੂੰ ਬੁਲਵਾ ਕੇ ਘਰ ਦੇ ਸਤਿਗੁਰੂ ਦੇ ਛਕਣ ਵਾਸਤੇ ਇਹਨੇ ਭੋਜਨ ਬਣਵਾਇਆ ਉਸਦੇ ਹੱਥਾਂ ਰਾਹੀਂ। ਕਰ ਸੋ ਪਕਰ ਸੁਪੈਰ ਪਖਾਰਾ, ਆਪ ਕਹਿੰਦੇ ਹੱਥਾਂ ਨਾਲ ਮਹਾਰਾਜ ਦੇ ਚਰਨ ਫੈੜ ਕੇ ਇਸਨੇ ਧੋਤੇ ਵਾਰੇ ਖਾਨ ਨੇ। ਦੁਆ ਦੌਸਨ ਲੋ ਸਦਨ ਰਹੇ ਤੇ, ਗੁਰੂ ਮਹਾਰਾਜ ਜੀ ਦਾ ਪ੍ਰੇਮ ਪਿਆਰ ਦੇ ਕੇ ਵਾਰੇ ਖਾਨ ਦੇ ਘਰ ਦੇ ਵਿੱਚ ਦੋ ਦਿਨ ਤੱਕ ਟਿਕੇ ਰਹੇ। ਜਾਗੇ ਮਸਤਕ ਭਾਗ ਵੱਡੇ ਜਿਹੇ, ਭਾਈ ਬਾਲਾ ਜੀ ਕਹਿੰਦੇ ਜਿਸ ਵਾਰੇ ਖਾਨ ਦੇ ਮੱਥੇ ਤੇ ਬਹੁਤ ਵੱਡੇ ਕੋਈ ਭਾਗ ਜਾਗ ਪਏ। ਪੁਨ ਕਰਤਾਰਪੁਰੇ ਚੱਲ ਆਏ, ਇਸ ਤਰ੍ਹਾਂ ਉਸ ਤੋਂ ਬਾਅਦ ਫਿਰ ਗੁਰੂ ਨਾਨਕ ਸਾਹਿਬ ਜੀ ਵਾਰੇ ਖਾਨ ਨੂੰ ਨਿਹਾਲ ਕਰਕੇ ਇਹਦੇ ਘਰ ਦੇ ਵਿੱਚ ਰਹਿ ਕੇ ਕਰਤਾਰਪੁਰ ਸਾਹਿਬ ਨੂੰ ਵਾਪਸ ਆ ਗਏ। ਜਿਨ ਹੰਕਾਰੀ ਪੈਰੀ ਪਾਏ, ਭਾਈ ਬਾਲਾ ਜੀ ਕਹਿੰਦੇ ਜਿਸ ਗੁਰੂ ਨਾਨਕ ਸਾਹਿਬ ਜੀ ਨੇ ਬੜੇ ਬੜੇ ਹੰਕਾਰਿਆਂ ਨੂੰ ਵੀ ਆਪਣੇ ਚਰਨੀ ਪਾ ਲਿਆ, ਚਰਨੀ ਲਾ ਲਿਆ, ਉਹ ਵਾਪਸ ਮੁੜੇ ਆਏ। ਇਸ ਤਰ੍ਹਾਂ ਇਹ ਜਿਹੜਾ ਪ੍ਰਸੰਗ ਇੱਥੇ ਵਾਰੇ ਖਾਂ ਅਤੇ ਅਬਦੁਲ ਰਹਿਮਾਨ ਫਕੀਰ ਦਾ ਖਤਮ ਹੋਇਆ। ਅਗਲਾ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਅੱਗੇ ਜ਼ਿਆਦਾਤਰ ਹੁਣ ਜਿਹੜੇ ਗੁਰਸਿੱਖਾਂ ਦੇ ਪ੍ਰਸੰਗ ਉਹੀ ਭਾਈ ਬਾਲਾ ਜੀ ਸੁਣਾਉਣਗੇ, ਜਿਹੜੇ ਜਿਹੜੇ ਆ ਕੇ ਮਹਾਰਾਜ ਦੇ ਸਿੱਖ ਸਜੇ ਅਤੇ ਉਪਦੇਸ਼ ਲੈ ਕੇ ਨਿਹਾਲ ਹੋਏ, ਸਮੇਂ ਸਮੇਂ ਅਨੁਸਾਰ ਆਏ ਇਹ ਸ਼੍ਰੀ ਕਰਤਾਰਪੁਰ ਦੇ ਵਿੱਚ। ਉਹ ਸਾਰਿਆਂ ਗੁਰਸਿੱਖਾਂ ਦਾ ਪ੍ਰਸੰਗ ਅੱਗੇ ਭਾਈ ਬਾਲਾ ਜੀ ਨੇ ਸੁਣਾਇਆ, ਉਸੇ ਦਾ ਅਲੱਥਾ ਕਵੀ ਸੰਤੋਖ ਸਿੰਘ ਜੀ ਨੇ ਕੀਤਾ ਹੈ। ਉਸੇ ਸੰਬੰਧ ਵਿੱਚ ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਵਿੱਚ ਕੁਝ ਕਿਹਾ ਹੈ, ਉਸੇ ਦਾ ਟੀਕਾ ਕਰਦੇ ਹਾਂ। ਭਾਈ ਮਨੀ ਸਿੰਘ ਜੀ ਨੇ ਵੀ ਇਸ ਤਰ੍ਹਾਂ ਸਾਖੀਆਂ ਕਹੀਆਂ ਹਨ, ਉਹ ਜਿਵੇਂ ਹੀ ਸੁਣਿਆ ਸ਼ੁਰੂ ਹੋਣਗੇ ਆਪਾਂ ਸੁਣਾਂਗੇ, ਲਾਹਾ ਲਾਵਾਂਗੇ। ਅਜੇ ਇੱਥੇ ਸਮਾਪਤੀ ਹੈ ਜੀ। ਦੁਆ ਦਿਓਸਨ ਲੋ ਸਦਨ ਰਹੇ ਤੇਹ, ਜਾਗੇ ਮਸਤਕ ਭਾਗ ਵੱਡੇ ਜਿਹੇ, ਪੁਨ ਕਰਤਾਰ ਪੁਰੇ ਚੱਲ ਆਏ, ਜਿਨ ਹੰਕਾਰੀ ਪੈਰੀ ਪਾਏ।